ਗੁਰੂ ਸਾਹਿਬ ਜੀਓ ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਬਖਸ਼ਿਸ਼ ਕੀਨ ਵਿਸਾਲ, ਮੇਰ ਕਹਿਓ ਰੰਚਕ ਹੁਤੋ, ਸਫਲ ਭਈ ਤਿਸ ਕਾਲ। ਇਸ ਪ੍ਰਕਾਰ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ, ਆਪਾਂ ਕੁਝ ਕੁ ਦਿਨਾਂ ਤੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਪ੍ਰਾਰੰਭ ਕੀਤਾ ਹੈ। ਇਸ ਵਿੱਚੋਂ ਆਪਾਂ ਲੜੀਵਾਰ ਰੂਪੀ ਪ੍ਰਸੰਗ ਸਰਵਣ ਕਰ ਰਹੇ ਹਾਂ, ਜਿਵੇਂ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਨਿਯਤ ਕੀਤੀਆਂ, ਗੁਰੂ ਪਦਵੀਆਂ ਉੱਪਰ 22 ਗੁਰਸਿੱਖ ਸਵਾਈ ਮਾਨ ਕੀਤੇ। ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਜੇ ਸਾਵਣ ਵਾਲੇ ਜੀ ਸਨ, ਪਹਾੜੀ ਇਲਾਕੇ ਵੱਲੇ ਜਿੱਧਰ ਜ਼ਿਆਦਾ ਪੱਥਰਾਂ ਦੀ ਪੂਜਾ ਦੇਵੀਆਂ ਨੂੰ ਮੰਨਦੇ ਸਨ। ਇਹ ਹਰੀਪੁਰ ਸ਼ਹਿਰ ਰਾਜਧਾਨੀ ਵੀ ਸਿੱਖੀ ਦਾ ਪ੍ਰਚਾਰ ਕਰਨ ਲਈ ਅਤੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਹੋਰ ਨਗਰ ਨੂੰ ਕੁੱਕ ਵਸਾਉਣ ਲਈ ਇਸ ਨੂੰ ਭੇਜਿਆ ਸੀ। ਰਾਜੇ ਦਾ ਪੁੱਤਰ ਜਿਹਦਾ ਕਰਕੇ ਇਸਨੇ ਸਿੱਖੀ ਫੈਲਾਈ। ਇਸੇ ਤਰ੍ਹਾਂ ਉੱਥੋਂ ਪਹਾੜੀ ਇਲਾਕੇ ਵਿੱਚ ਬੇਅੰਤ ਸਤੀਰੀਆਂ ਸਤੀਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਆਸਾ ਨਦੀ ਰਾਹੀਂ ਭਿਜਵਾ ਕੇ ਸਾਰੇ ਨਗਰ ਨੂੰ ਕੁੱਗ ਵਸਾਇਆ। ਇਹ ਹਰੀਪੁਰ ਦਾ ਜਿਹੜਾ ਰਾਜਾ ਹੈ ਉਸਨੂੰ ਵੀ ਸਿੱਖ ਸਜਾ ਕੇ ਗੁਰੂ ਅਮਰਦਾਸ ਸਾਹਿਬ ਦੀ ਚਰਨ ਛਰਨ ਲੈ ਕੇ ਆਇਆ। ਉਸ ਤੋਂ ਬਾਅਦ ਦੂਸਰੀ ਜਿਹੜੀ ਮੰਜੀ ਹੈ ਉਹ ਸੱਚਨ ਸੱਚ ਨੂੰ ਆਪ ਜੀ ਨੇ ਬਖਸ਼ੀ, ਜੋ ਗੁਰੂ ਕੀ ਲੰਗਰ ਦੀ ਸੇਵਾ ਜ਼ਿਆਦਾ ਕਰਦਾ ਸੀ ਅਤੇ ਆਪਣੇ ਮੁੱਖ ਤੋਂ ਸੱਚਨ ਸੱਚ ਸੱਚਨ ਸੱਚ ਇਹੀ ਜਾਪ ਕਰਦਾ ਰਹਿੰਦਾ ਸੀ। ਹੋਰ ਕੋਈ ਸਰੀਰ 'ਤੇ ਬਹੁਤਾ ਵਸਤਰ ਵੀ ਨਹੀਂ ਪਾਉਂਦਾ, ਇੱਕ ਭੂਰੀ ਜਿਹੀ ਕੋਲ ਲੈ ਸਰੀਰ 'ਤੇ ਲਈ ਰੱਖਦਾ। ਇਸ ਕਰਕੇ ਇਸ ਨੂੰ ਸਿਆਣੇ ਗੁਰ ਉਹ ਸੱਚਨ ਸੱਚ ਹੀ ਇਹਦਾ ਨਾਮ ਰੱਖ ਲਿਆ ਜਾਂ ਭੂਰੀ ਵਾਲਾ ਰੱਖ ਲਿਆ ਹੈ। ਇਹਦੀ ਘਾਲਣਾ ਦੇਖ ਕੇ ਇਹਨਾਂ ਵੀ ਸਤਿਗੁਰੂ ਜੀ ਨੇ ਫਿਰ ਨਿਹਾਲ ਕਰਨ ਲਈ ਸਬੱਬ ਬਣਾਇਆ। ਉਹ ਜਿਹੜੀ ਹਰੀਪੁਰ ਦੀ ਰਾਜੀ ਨਵਵਿਆਹੀ ਜਿਹਨੇ ਗੁਰੂ ਮਹਾਰਾਜ ਨੂੰ ਦੇਖ ਕੇ ਘੁੰਡ ਜਿਹਾ ਕੱਢ ਲਿਆ ਸੀ, ਮੂੰਹ 'ਤੇ ਪੱਲਾ ਜਿਹਾ ਪਾ ਲਿਆ ਸੀ, ਉਹ ਕਬੜੀ ਕਹਿ ਦਿੱਤਾ ਸੀ, ਕੱਪੜੇ ਜਿਹੇ ਪਾੜ ਕੇ ਜੰਗਲ ਨੂੰ ਚਲੀ ਗਈ ਸੀ। ਇਹਨੂੰ ਕਿਤੇ ਲੱਕੜਾਂ ਇਕੱਠੀਆਂ ਕਰਦਿਆਂ ਨੂੰ ਦੇਖ ਲਿਆ ਹੈ। ਇਹਦੇ ਵਿੱਚ ਆਈ ਦੌੜ ਕੇ ਇਸ ਤਰ੍ਹਾਂ ਦੰਦ ਜਿਹੇ ਮਾਰੇ ਨੇ ਅਤੇ ਨੋਹਾਂ ਦੇ ਘਰੂਣ ਜਿਹੇ ਮਾਰ ਕੇ ਇਹਨੂੰ ਜ਼ਖਮੀ ਕਰ ਦਿੱਤਾ। ਖਿਹੜਾ ਛਿੜਾ ਕੇ ਮਸਾਂ ਹੀ ਆਇਆ, ਥੋੜ੍ਹੀਆਂ ਜਿਹੀਆਂ ਲੱਕੜਾਂ ਲਿਆਇਆ। ਗੁਰੂ ਮਹਾਰਾਜ ਨੇ ਸੁਣ ਕੇ ਕੋਲ ਬੁਲਾਇਆ, ਇਸ ਨੇ ਸਾਰੀ ਗੱਲ ਦੱਸੀ ਕਿ ਮਹਾਰਾਜ ਜੰਗਲ ਵਿੱਚ ਬੜੀ ਇੱਕ ਬਲਾ ਜੀ ਹੈ, ਬੜਾ ਮੈਨੂੰ ਉਹਨੇ ਤੰਗ ਕੀਤਾ, ਮਸਾਂ ਖਿਹੜਾ ਛਿੜਾਇਆ। ਗੁਰੂ ਮਹਾਰਾਜ ਕਹਿੰਦੇ ਨਹੀਂ ਉਹ ਬੁਲਾ ਨਹੀਂ, ਉਹ ਤਾਂ ਹਰੀਪੁਰ ਰਾਜੇ ਦੀ ਰਾਣੀ ਸਾਡੇ ਦਰਸ਼ਨ ਕਰਨ ਲਈ ਸੀ, ਹੁਕਮ ਸੀ ਵੀ ਕਿਸੇ ਨੇ ਘੁੰਡ ਕੱਢ ਕੇ ਨਹੀਂ ਆਉਣਾ, ਪਰਦਾ ਪੱਲਾ ਪਾ ਕੇ ਨਹੀਂ ਆਉਣਾ। ਉਹਨੇ ਆਗਿਆ ਦਾ ਪਾਲਣ ਨਹੀਂ ਕੀਤਾ ਸੀ, ਸਹਿਜੇ ਵਜਨ ਹੋ ਗਿਆ ਸੀ, ਇਹ ਕਮਰੀ ਨੇ ਕਿਉਂ ਆਉਣਾ ਸੀ ਜੇ ਗੁਰੂ ਦੇ ਦਰਸ਼ਨ ਨਹੀਂ ਕਰਨੇ ਸੀ। ਇਸ ਕਰਕੇ ਕੱਲ੍ਹ ਨੂੰ ਉਸੇ ਤਰਫ ਤੂੰ ਜਾਣਾ ਹੈ, ਸਾਡੇ ਚਰਨਾਂ ਦੀ ਖੜਾਵ ਲੈ ਜਾਣੀ ਹੈ। ਜਦੋਂ ਤੇਰੇ ਵੱਲ ਨੂੰ ਦੌੜ ਕੇ ਆਵੇ ਉਹਦੇ ਸੀਸ ਨਾਲ ਛੁਹਾ ਦੇਣੀ ਹੈ ਅਤੇ ਆਪਣੇ ਨਾਲ ਲੈ ਆਉਣਾ ਹੈ। ਅਗਲੇ ਦਿਨ ਗਿਆ, ਇਸੇ ਤਰ੍ਹਾਂ ਕੀਤਾ। ਜਦੋਂ ਉਹਨੇ ਦੇਖਿਆ ਨੇੜੇ ਨੂੰ ਆਈ, ਇਹਨੇ ਚਰਨ ਖੁੜਾਮ ਛੁਹਾ ਦਿੱਤੀ, ਠੀਕ ਹੋ ਗਈ ਹੈ। ਇਹ ਗੁਰੂ ਮਹਾਰਾਜ ਦੀ ਚਰਨ ਛਰਨ ਵਿੱਚ ਲੈ ਆਇਆ ਹੈ। ਸੋਹਣੀ ਜੋੜੀ ਜੀ ਬਣੀ ਦੇਖ ਕੇ ਮਹਾਰਾਜ ਖੁਸ਼ ਹੋਏ, ਕਹਿੰਦੇ ਹੁਣ ਤੁਸੀਂ ਪਤ ਪਤਨੀ ਬਣ ਕੇ ਰਹੋ, ਤੇਰੀ ਵੇਸ ਸੱਚਨ ਸਹਿਕਾਲਣਾ ਥਾਂ ਪੈ ਗਈ, ਆਪਣੇ ਨਗਰ ਚੱਲ, ਸਿੱਖੀ ਦਾ ਪ੍ਰਚਾਰ ਕਰ, ਜੋ ਮੁੱਖੋਂ ਬਾਜ ਕਹੇਗਾ ਉਹ ਪੂਰਾ ਹੋਏਗਾ। ਦੋਵੇਂ ਚਰਨਾਂ ਦੀਆਂ ਖੜਾਵਾਂ ਆਪ ਨੂੰ ਬਖਸ਼ਿਸ਼ ਕਰਕੇ ਮਦਰੀਪੁਰ ਭੇਜ ਦਿੱਤਾ ਸੀ। ਅੱਜ ਦੇ ਇਤਿਹਾਸ ਵੀ ਜਿਵੇਂ ਭਾਵੇਂ ਵੀ ਸ਼ੇਖੂਪੁਰ ਆਇਆ ਇੱਧਰ ਫਿਰੋਜ਼ਪੁਰ ਦੇ ਇਲਾਕੇ ਵਿੱਚ, ਪਰ ਇੱਥੇ ਤਾਂ ਜਿਹੜੀਆਂ ਖੜਾਵਾਂ ਜਿਹੀਆਂ ਕਿਸੇ ਸਾਧੂ ਦੀਆਂ ਪਈਆਂ, ਇਸ ਅੰਸ ਵੰਸ ਵਿੱਚੋਂ ਨਹੀਂ ਹੈ। ਰੋ ਵਿਚਾਰ ਜਿਵੇਂ ਵੀ ਇਹਦਾ ਬਾਕੀ ਰਹਿੰਦਾ ਪ੍ਰਸੰਗ ਸੱਚਨ ਸੰਜ ਦਾ ਆ ਰਿਹਾ ਹੈ, ਜਿਹਨੂੰ ਦੂਸਰੀ ਮੰਜੀ ਪ੍ਰਮੁੱਖ ਪਦਵੀ ਆਪ ਜੀ ਨੇ ਬਖਸ਼ੀ ਸੀ। ਅਤੇ ਦਾਤੂ ਜਿਹੜਾ ਜਿਵੇਂ ਈਰਖਾ ਵੀ ਸਰਿਆ ਮਚਿਆ, ਗੁਰੂ ਅਮਰਦਾਸ ਸਾਹਿਬ ਜੀ ਗਰਬੀ ਕਰ ਰਿਹਾ, ਲੱਤ ਮਾਰ ਰਿਹਾ ਅਤੇ ਕੀਤੀ ਦਾ ਫਲ ਭੋਗ ਰਿਹਾ ਹੈ। ਉਹ ਪ੍ਰਸੰਗ ਆਉਂਦਾ ਸੁਣੀਏ ਜੀ। ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਢੰਗ ਦੇ ਨਾਲ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕੀਨ ਵਿਸਾਲ ਸੱਚੇ ਸਾਖਾ ਪੂਰੀ ਵਾਲਾ ਇਸ ਨੂੰ ਮਹਾਨ ਬਖਸ਼ ਦਿੱਤੀ ਹੈ, ਮਹਾਨ ਬਖਸ਼ਿਸ਼ ਕਰ ਦਿੱਤੀ ਹੈ। ਮੇਰ ਕਰਿਓ ਰੰਚਕ ਹੁਤੋ ਰੰਚਕ ਥੋੜਾ ਜਿੰਨਾ ਰਾਈ ਜਿੰਨਾ ਸੀ ਉਹਨੂੰ ਸੁਮੇਰ ਪਰਬਤ ਵਰਗਾ ਮਹਾਨ ਬਣਾ ਦੇਣਾ ਕੀਤਾ ਹੈ। ਸਫਲ ਭਾਈ ਤਿਸ ਕਾਲ ਲੰਗਰ ਦੀ ਸੇਵਾ ਕਰਦਾ ਸੀ ਲੱਕੜਾਂ ਲਿਆਉਣ ਦੀ, ਇਹ ਜਿਹੜੀ ਮਹਾਨ ਘਾਲਣਾ ਇਹਦੀ ਸਫਲੀ ਹੋ ਗਈ ਹੈ। ਚੌਪਾਈ ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰੂ ਦੇਖ ਰਾਏ ਸੱਚਨ ਸੱਚ ਹੈ, ਕਿਰਪਾ ਭਰੀ ਨਿਗਾਹ ਨਾਲ ਸਤਿਗੁਰੂ ਜੀ ਨੇ ਇਸ ਤਰਫ ਦੇਖ ਕੇ ਕਰਿਓ ਬੂੰਦ ਤੇ ਜਲਦ ਵਿਵੇਕ, ਕੀ ਪਾਣੀ ਦੀ ਬੂੰਦ ਵਰਗਾ ਸੀ ਇਸ ਨੂੰ ਸਤਿਗੁਰੂ ਜੀ ਨੇ ਉਹ ਗਿਆਨ ਦਾ ਸਮੁੰਦਰ ਵਿਸ਼ੇਸ਼ ਕਰਕੇ ਬਣਾ ਦਿੱਤਾ, ਸਮੁੰਦਰ ਵਰਗਾ ਮਹਾਨ ਕਰ ਦਿੱਤਾ, ਵੱਡਾ ਬਣਾ ਦਿੱਤਾ। ਜਿਨਕੇ ਸਾਹਮਣਾ ਗਰੀਬ ਨਿਵਾਜੂ ਕਹਿੰਦੇ, ਜਿਸ ਗੁਰੂ ਅਮਰਦਾਸ ਸਾਹਿਬ ਜੀ ਦੇ ਬਰਾਬਰ ਦਾ ਹੋਰ ਗਰੀਬਾਂ ਨੂੰ ਨਿਵਾਜਣ ਵਾਲਾ ਬਣਾਉਣ ਵਾਲਾ ਹੈ ਹੀ ਨਹੀਂ ਹੈ। ਆਪ ਡੁੱਬਤ ਸੋ ਕਰੈ ਜਹਾਜੂ, ਜਿਹੜੇ ਜੀ ਸੰਸਾਰ ਰੂਪ ਸਮੁੰਦਰ ਵਿੱਚ ਆਪ ਡੁੱਬ ਰਹੇ ਸੀ, ਗਰਕ ਰਹੇ ਸੀ, ਉਹਨਾਂ ਨੂੰ ਜਹਾਜ਼ ਬਤਮਾਰਾ ਨੇ ਪਾਰ ਲੰਘਾਉਣ ਵਾਲੇ ਬਣਾ ਦਿੱਤਾ ਹੈ। ਵਿਦਾ ਕਰਿਓ ਇਸਤਰੀ ਸੋ ਦੀਨ, ਹਰੀਪੁਰ ਦੇ ਰਾਜੇ ਦੀ ਕਮਰੀ ਹੋਈ ਸੀ ਇਸਤਰੀ, ਉਹਨੂੰ ਠੀਕ ਕਰਕੇ ਇਹਨੂੰ ਵਿਆਹ ਦਿੱਤਾ ਤੇ ਨਾਲ ਦੇ ਦਿੱਤੀ ਹੈ। ਭਇਓ ਪ੍ਰਮੋਦਿਤ ਕਸ਼ਟ ਮਨ ਛੀਨ, ਜਿਹਨੇ ਦੋਸਤਾਂ ਮਨ ਦੇ ਨਾਸ ਹੋ ਗਏ ਤੇ ਬੜਾ ਹੀ ਪ੍ਰਸੰਨ ਹੋਇਆ ਸੱਚਨ ਸੱਚ। ਬਾਰ ਬਾਰ ਗੁਰੂ ਪਦ ਅਰਬਿੰਦ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਮੁੜ ਮੁੜ ਕੇ ਕਰੀ ਬੰਦਨਾ ਲਹਿ ਸੁਖ ਬ੍ਰਿੰਦ, ਨਮਸਕਾਰ ਕੀਤੀ ਹੈ ਸਮੂਹ ਸੁਖ ਸਨੇ ਪ੍ਰਾਪਤ ਕੀਤਾ ਹੈ। ਉੱਚੇ ਪਦ ਕੋ ਪ੍ਰਾਪਤ ਭਇਓ, ਇਸ ਤਰ੍ਹਾਂ ਜਿਹੜਾ ਸੱਚਨ ਸੱਚ ਸੀ ਗੁਰੂ ਮਹਾਰਾਜ ਦੇ ਪਾਸੋਂ ਸਿੱਖੀ ਦੇ ਪ੍ਰਚਾਰ ਲਈ ਜਿਹੜੀ ਗੁਰਮੁਖ ਪਦਵੀ ਹੈ ਉੱਚਾ ਉਹਦਾ ਕਹਿੰਦੇ ਇਹਨੇ ਪ੍ਰਾਪਤ ਕਰ ਲਿਆ ਹੈ। ਆਪਣੇ ਗ੍ਰਹਿ ਕੋ ਮਗ ਪੁੰਨ ਲਿਓ, ਆਪਣਾ ਜਿਹੜਾ ਕਹਿੰਦੇ ਘਰ ਦਾ ਰਸਤਾ ਸੀ ਉਹ ਇਸਨੇ ਲਿਆ, ਉਹ ਘਰ ਦੇ ਰਸਤੇ ਨੂੰ ਚੱਲਿਆ ਹੈ। ਨਿਜ ਸਥਾਨ ਮਹਿ ਕੀਨ ਪ੍ਰਕਾਸ਼, ਆਪਣਾ ਜਿਹੜਾ ਸਥਾਨ ਸੀ ਘਰ ਦਾ ਉੱਥੇ ਆ ਕੇ ਆਪਣੇ ਆਪ ਦਾ ਪ੍ਰਕਾਸ਼ ਕੀਤਾ, ਪ੍ਰਸਿੱਧੀ ਹਾਸਿਲ ਕੀਤੀ। ਬਹੁਤ ਨਰਨ ਕੀ ਪੂਰਤ ਆਸ, ਲੋਕਾਂ ਨੇ ਜਿਹੜਾ ਵੀ ਆਉਂਦਾ ਉਹਦੀ ਆਸਾ ਇਹ ਪੂਰੀ ਕਰਦਾ ਹੈ। ਸੰਕਟ ਸਹਿਤ ਜਾਏ ਢਿੱਗ ਜੋ, ਜਿਹੜਾ ਵੀ ਕੋਈ ਦੁੱਖਾਂ ਦੇ ਸਹਿਤ ਹੋਇਆ ਹੋਇਆ ਦੇ ਕੋਲ ਚਲਾ ਜਾਂਦਾ ਹੈ। ਕੌਂਸ ਛੁਬਤ ਬਿਨ ਰੁਝ ਕੇ ਸੋ, ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਹੋਈ ਜਿਹੜੀ ਖੜਾਮ ਜੀ ਹੈ ਜਦੋਂ ਛੋ ਜਾਂਦੀ ਉਹ ਠੀਕ ਹੋ ਜਾਂਦਾ ਨਿਰੋ ਹੋ ਜਾਂਦਾ ਹੈ। ਲੋਕ ਹਜ਼ਾਰਨ ਹੀ ਚੱਲ ਆਵੇ, ਇਸ ਕਰਕੇ ਜਿਹੜੇ ਹਜ਼ਾਰਾਂ ਲੋਕ ਦੁਖੀ ਉਹ ਚੱਲ ਚੱਲ ਕੇ ਆਉਂਦੇ ਇਹਦੇ ਕੋਲ। ਕਹੇ ਸਰਾਪ ਬਰਸੇ ਸਫਲ ਆਵੇ, ਜੋ ਕੋਈ ਮੁੱਖੋ ਸਰਾਪ ਦਾ ਬਚਨ ਕਹਿ ਦਿੰਦਾ ਜਾਂ ਵਰਦਾ ਕਹਿੰਦਾ ਉਹ ਸਫਲ ਹੁੰਦਾ ਪੂਰਾ ਹੁੰਦਾ ਹੈ। ਮਹਿਮਾ ਮਹਾਦੇਸ਼ ਤਿਸ ਭਈ ਆ ਜਿੱਥੇ ਫਿਰ ਸੱਚਨ ਸੱਚ ਗਿਆ ਉਸ ਇਲਾਕੇ ਵਿੱਚ ਜਿਹੜੀ ਬੜੀ ਮਹਿਮਾ ਬੜਿਆਈ ਹੋਈ। ਪੂਜਹ ਪਰਮ ਭਾਵਨਾ ਲਈ ਬੜੀ ਤਕੜੀ ਭਾਵਨਾ ਸ਼ਰਧਾ ਲੈ ਕੇ ਰੱਖ ਕੇ ਦੀ ਪੂਜਾ ਕਰਦੇ ਆ ਲੋਕ। ਅਨਕ ਲੋਕ ਤਿੰਨ ਕੀਏ ਨਿਹਾਲ ਇਸ ਤਰ੍ਹਾਂ ਗੁਰੂ ਅਰਦਾਸ ਸਾਹਿਬ ਜੀ ਦੀ ਕਿਰਪਾ ਨਾਲ ਇਹ ਸੱਚਨ ਸੱਜਣ ਅਨੇਕਾਂ ਨੂੰ ਲੋਕਾਂ ਨੂੰ ਨਿਹਾਲ ਕੀਤਾ। ਕਸ਼ਟ ਮਿਟ ਹੈ ਆਨੰਦ ਵਿਸਾਲ ਜਿਹੜਾ ਕੋਈ ਦੁਖੀ ਆਉਂਦਾ ਹੈ ਜਦੋਂ ਦੁੱਖ ਮਿਟਦਾ ਹੈ ਬੜਾ ਭਾਰੀ ਆਨੰਦ ਖੁਸ਼ ਹੁੰਦਾ ਹੈ। ਸੇਖੋਂ ਪੁਰ ਪ੍ਰਸਿੱਧ ਹੈ ਅਬ ਲੋ ਹੁਣ ਤੱਕ ਜਿਹੜਾ ਸੇਖੋਂ ਪੁਰ ਨਗਰ ਹੈ ਪ੍ਰਸਿੱਧ ਪ੍ਰਗਟ ਕੌਂਸ ਸਮੀਪ ਅਹੈ ਤਿੰਨ ਤਬ ਲੋ ਤਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀਆਂ ਸਵੰਸ ਵਿੱਚ ਕਹਿੰਦੇ ਇਹ ਖੜਾਮ ਹੈਗੀ ਹੈ ਪਰ ਇਹ ਉਹ ਗੁਰੂ ਅਰਦਾਸ ਸਾਹਿਬ ਜੀ ਤਾਂ ਹੈ ਨਹੀਂ ਹੁਣ ਤੱਕ ਕਿਸੇ ਸੰਤ ਦੀ ਰੱਖੀ ਹੋਈ ਹੈ ਉਹਨਾਂ ਨੇ। ਛੂਵਤ ਰੋਗ ਅਨੇਕ ਬਿਨਾਸ਼ ਕਵੀ ਜੀ ਜਿਸ ਵੇਲੇ ਸੀ ਉਸ ਵੇਲੇ ਉਹਨਾਂ ਕੋਲ ਸ਼ੈਂਤ ਹੋਵੇ ਹੁਣ ਨਹੀਂ ਹੈ ਹੁਣ ਤਾਂ ਉਹ ਦੁੱਖ ਰੋਗ ਨਾਸ ਨਹੀਂ ਕਰਦੀ ਹੈ ਕਿਉਂਕਿ ਅੱਗੇ ਤੋਂ ਅੱਗੇ ਦੱਸਦੇ ਵੀ ਉਹ ਲੈ ਗਿਆ ਹੈ ਅਤੇ ਇਹਨਾਂ ਨੂੰ ਸੰਸ ਵਿੱਚ ਫਿਰ ਇਹੋ ਜਿਹੇ ਵੀ ਹੋ ਜਾਂਦੇ ਨਹੀਂ ਸੰਭਾਲ ਕਰਦੇ ਫਿਰ ਦੇਖ ਕੇ ਵੀ ਇਹਨਾਂ ਦੀ ਸ਼ਰਧਾ ਸ਼ਰਧਾ ਤਾਂ ਹੈ ਨਹੀਂ ਇਹ ਤਾਂ ਹਲਵਾ ਮੰਡਲ ਛਕਣ ਵਾਲੇ ਨੇ ਜਿਹੜੇ ਸ਼ਰਧਾਲੂ ਹੁੰਦੇ ਉਹ ਫਿਰ ਕਹਿੰਦੇ ਵੀ ਇੱਥੇ ਤਾਂ ਵਸਤੂ ਠੀਕ ਨਹੀਂ ਹੈ ਜਿਹੜਾ ਸਤਿਕਾਰ ਹੀ ਨਹੀਂ ਕਰਦੇ ਸੰਭਾਲ ਹੀ ਨਹੀਂ ਕਰਦੇ ਫਿਰ ਕੋਈ ਨਾ ਕੋਈ ਉਹ ਲੈ ਕੇ ਪੱਤਰੇ ਬਾਲ ਜਾਂਦਾ ਹੈ ਅਤੇ ਕਸੂਰ ਤਾਂ ਨਾ ਘਰ ਵਾਲਿਆਂ ਦੇ ਹੁੰਦਾ ਨਾ ਜਿਹੜਾ ਕੋਈ ਨੂੰ ਸੰਭਾਲ ਲੈਣੀ ਹੈ ਜਿਹਨਾਂ ਦੇ ਅੰਦਰ ਸ਼ਾਹ ਸ਼ਰਧਾ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਹੱਥਾਂ ਦੀ ਬਖਸ਼ਿਸ਼ ਹੈ ਝਰਨਾ ਦੀ ਖੜਾਮ ਹੈ ਅਤੇ ਗੁਰੂ ਮਹਾਰਾਜ ਨੇ ਬਰਰੂ ਬਚਨ ਕੀਤੇ ਅਤੇ ਇਹ ਇਹਨਾਂ ਨੂੰ ਕੋਈ ਐਸਾ ਹੈ ਹੀ ਨਹੀਂ ਹੈ ਇਸ ਕਰਕੇ ਐਸਾ ਹੋ ਜਾਂਦਾ ਹੈ ਗੁਰੂ ਕੇ ਅਗਿਆ ਅਨੁਸਾਰ ਹੀ। ਛੂਵਤ ਰੋਗ ਅਨੇਕ ਬਿਨਾਸ਼ ਅਨੇਕਾਂ ਤਰ੍ਹਾਂ ਦੇ ਜਿਹੜੇ ਰੋਗ ਅਖੜਾਂ ਦੇ ਛੋਹਿਆ ਹੋਇਆ ਨਾਸ ਹੋ ਜਾਂਦੇ। ਮਹਾ ਮਹਾਤਮ ਜਗਤ ਪ੍ਰਕਾਸ਼ ਇਸ ਤਰ੍ਹਾਂ ਕਹਿੰਦੇ ਜਿਹੜਾ ਮਹਾਨ ਤੇਜ ਪ੍ਰਤਾਪ ਸੰਸਾਰ ਦੇ ਵਿੱਚ ਪ੍ਰਕਾਸ਼ ਰਿਹਾ ਹੈ ਜਿਸ ਜਿਸ ਪਰ ਗੁਰ ਕਿਰਪਾ ਕਰੀ ਕਹਿੰਦੇ ਜਿਸ ਜਿਸ ਉੱਪਰ ਵੀ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ ਭਏ ਨਿਹਾਲ ਅਵਿਦਿਆ ਹਰੀ ਉਹਨਾਂ ਦੀ ਅਗਿਆਨਤਾ ਵੀ ਆਪ ਜੀ ਨੇ ਨਾਸ਼ ਕਰ ਦਿੱਤੀ ਉਹ ਨਿਹਾਲੋ ਨਿਹਾਲ ਹੋ ਗਏ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ ਦੋਹੇ ਲੋਕਨ ਕੀ ਲਹਿ ਵਡਿਆਈ ਉਸਨੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਦੋਹਾਂ ਲੋਕਾਂ ਦੀ ਵਡਿਆਈ ਲੈ ਲਈ ਹਾਸਲ ਕਰ ਲਈ ਤਰੇ ਸੋਲੀਨ ਸੰਗ ਹੋਰ ਬੇਅੰਤਾਂ ਨੂੰ ਨਾਲ ਲੈ ਕੇ ਸੰਸਾਰ ਸਮੁੰਦਰ ਤੋਂ ਉਤਰ ਗਏ ਪਾਰ ਲੰਘ ਗਏ ਤਪ ਜਪ ਜੋਗ ਜੋਗ ਜਗਿਆ ਬ੍ਰਿਤ ਦਾਨੋ ਕਹਿੰਦੇ ਜਿਹੜਾ ਕੋਈ ਤਪ ਕਰਨਾ ਹੈ ਜਪ ਕਰਨਾ ਹੋਰ ਕਿਸੇ ਹਨੁਮਾਨ ਦਾ ਜਾਂ ਨਾਰ ਸਿੰਘ ਭੈਰੋ ਆਦਿਕ ਦੇ ਜਿਹੜੇ ਸ਼ਿਲੇ ਜੇ ਕਰਨੇ ਹੈ ਕੋਈ ਯੋਗ ਅਭਿਆਸ ਪੁਰਾਣਾ ਜਾਮ ਕਰਨਾ ਜਾਂ ਜਗ ਕਰਨਾ ਹੈ ਵਰਤ ਰੱਖਣੇ ਹੈ ਦਾਨ ਕਰਨਾ ਹੈ ਗੁਰ ਸੇਵਾ ਕੇ ਹੋਇ ਨਾ ਸਮਾਨੂ ਕਹਿੰਦੇ ਜੋ ਗੁਰੂ ਘਰ ਦੀ ਮਹਾਨ ਸੇਵਾ ਉਹਦੇ ਬਰਾਬਰ ਜਪ ਤਪ ਤੇ ਹੋਰ ਜਗ ਵਗੈਰਾ ਨਹੀਂ ਹੋ ਸਕਦੇ ਜਿਨਕੇ ਵੱਡੇ ਭਾਗ ਜਗ ਜਾਗੇ ਕਹਿੰਦੇ ਜਿਨ੍ਹਾਂ ਦੇ ਸੰਸਾਰ ਦੇ ਪਿਛਲੇ ਕੋਈ ਚੰਗੇ ਭਾਵ ਕਰਮ ਕੀਤੇ ਵੱਡੇ ਭਾਗ ਜਾਗਦੇ ਨੇ ਪ੍ਰਗਟ ਹੁੰਦੇ ਸੋ ਸਤਿਗੁਰ ਕੀ ਸੇਵਾ ਲਾਗੇ ਗੁਰੂ ਅਰਦਾਸ ਸਾਹਿਬ ਜੀ ਦੀ ਆ ਕੇ ਸੇਵਾ ਵਿੱਚ ਲੱਗਦੇ ਆ ਸੇਵਾ ਵਿੱਚ ਜੁੜ ਜਾਂਦੇ ਜਿਸ ਕਰਕੇ ਬਖਸ਼ਾਂ ਹੋ ਜਾਂਦੀਆਂ ਹਨ ਇਸ ਪ੍ਰਕਾਰ ਗੁਰ ਕੋ ਜਸ ਫੈਲਾ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਜਸ ਹੈ ਹਰ ਪਾਸੇ ਫੈਲਿਆ ਸੁਣ ਸੁਣ ਆਏ ਦਰਸ ਹਿਤ ਗੈਲਾ ਹਾਂ ਪੰਜਾ ਸੁਣ ਸੁਣ ਕੇ ਗੁਰੂ ਮਹਾਰਾਜ ਦਾ ਦਰਸ਼ਨ ਕਰਨ ਲਈ ਰਸਤਿਆਂ ਵਿੱਚ ਚਲੇ ਆਉਂਦੇ। ਲੋਕ ਅਨੇਕ ਕਾਮਨਾ ਧਾਰੈ, ਜਿਹੜੇ ਅਨੇਕਾਂ ਲੋਕ ਅਨੇਕਾਂ ਤਰ੍ਹਾਂ ਦੀਆਂ ਕਾਮਨਾ ਧਾਰ ਕੇ ਆਉਂਦੇ। ਸਭ ਪਾਵਤ ਜਬ ਰੂਪ ਨਿਹਾਰ, ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਪਿੱਤਰ ਸਰੂਪ ਦਾ ਦਰਸ਼ਨ ਕਰਦੇ ਆ, ਤੱਕਦੇ ਉਹਦੇ ਕਾਮਨਾ ਪਾ ਲੈਂਦੇ, ਪੂਰੀਆਂ ਹੋ ਜਾਂਦੀਆਂ। ਗ੍ਰਾਮ ਪੁਰਨ ਕੇ ਲੋਕ ਕਨੇਰੇ, ਇਸ ਤਰ੍ਹਾਂ ਕਹਿੰਦੇ ਗ੍ਰਾਮਾਂ ਦੇ, ਸ਼ਹਿਰਾਂ ਦੇ, ਪੁਰਾਂ ਦੇ, ਸ਼ਹਿਰਾਂ ਦੇ ਬੇਅੰਤ ਲੋਕ ਆਵਤ ਦਰਸ ਹੈ ਭਾਗ ਵਡੇਰੇ, ਇਹਨਾਂ ਦੇ ਵੱਡੇ ਭਾਗ ਹੈ ਉਹ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਦੇ ਨੇ। ਲਗ ਹੈ ਦੀਵਾਨ ਮਹਾਨ ਹਮੇਸ਼, ਹਮੇਸ਼ਾ ਅੰਮ੍ਰਿਤ ਵੇਲੇ ਬੜਾ ਤਕੜਾ ਦੂਰ ਤੱਕ ਦੀਵਾਨ ਸੱਜ ਜਾਂਦਾ ਲੱਗ ਜਾਂਦਾ ਹੈ। ਸੰਗਤ ਨਿਤ ਪ੍ਰਿਤ ਨਿਤਾ ਪ੍ਰਿਤ ਆਏ ਵਿਸ਼ੇਸ਼, ਹਾਂ ਗੁਰੂ ਕੀਆਂ ਸਿੱਖ ਸੰਗਤਾਂ ਹਮੇਸ਼ਾ ਵਿਸ਼ੇਸ਼ ਕਰਕੇ ਜ਼ਿਆਦਾ ਹੀ ਜ਼ਿਆਦਾਤਰ ਆਉਂਦੀਆਂ ਹਨ। ਉੱਤਮ ਬ੍ਰਿੰਦ ਉਪਾਇਨ ਲਿਆਵੇ, ਜਿਹੜੀਆਂ ਸਭ ਤੋਂ ਉੱਤਮ ਚੰਗੀਆਂ ਚੰਗੀਆਂ ਭੇਟਾਵਾਂ ਉਹ ਸਮੂਹ ਲਿਆਉਂਦੀਆਂ ਸੰਗਤਾਂ। ਅੰਗੀਕਾਰਨ ਹੋਏ ਹਟਾਵੇ, ਅੰਗੀਕਾਰ ਨਾ ਹੋਏ, ਕਹਿੰਦੇ ਕੋਈ ਵੀ ਅੰਗੀਕਾਰ ਨਹੀਂ ਹੁੰਦੀ ਹੈ, ਕੋਈ ਵੀ ਵਸਤੂ ਸਤਿਗੁਰੂ ਲੈਂਦੇ ਨਹੀਂ, ਸਗੋਂ ਹਟਾ ਦਿੰਦੇ ਆ, ਮੋੜ ਦਿੰਦੇ ਹਨ। ਜੇ ਤਿਕ ਦੇਗ ਬਿਖੈ ਲੱਗ ਜਾਏ, ਉਹਨਾਂ ਕਹਿੰਦੇ ਗ੍ਰਹਿਣ ਕਰਦੇ ਜਿੰਨਾ ਗੁਰੂ ਕੇ ਲੰਗਰ ਦੇ ਵਿੱਚ ਰਸ ਪਾਣੀ ਲੱਗ ਜਾਏ। ਗ੍ਰਹਿਣ ਕਰ ਹੈ ਸੋ ਨਰ ਗਨ ਖਾਏ, ਉਹਨਾਂ ਗ੍ਰਹਿਣ ਕਰ ਲੈਂਦੇ, ਉਹਨਾਂ ਕ ਲੈ ਲੈਂਦੇ ਆ, ਬਹੁਤੇ ਲੋਕ ਲੰਗਰ ਵੀ ਛਕਦੇ ਹਨ। ਲੰਗਰ ਚੱਲ ਹੈ ਅਟੁੱਟ ਵਿਸਾਲਾ, ਹਾਂ ਜਿਹੜਾ ਗੁਰੂ ਕਾ ਲੰਗਰ ਹੈ ਉਹ ਟੁੱਟੇ ਤੋਂ ਰਹਿਤ ਬਹੁਤਾ ਚੱਲਦਾ ਹੈ। ਹੋਵਨ ਲੱਗ ਹੈ ਪ੍ਰਾਤ ਹੀ ਕਾਲਾ, ਸਵੇਰ ਦੇ ਸਮੇਂ ਤੋਂ ਲੈ ਕੇ ਜਿਹੜਾ ਲੰਗਰ ਤਿਆਰ ਹੋਣ ਲੱਗ ਪੈਂਦਾ, ਬਣ ਲੱਗ ਪੈਂਦਾ ਹੈ। ਜਬ ਹੈ ਦਿਓਸ ਆਵਹਿ ਆਵਹਿ ਮਧਿਆਨ, ਇਸ ਵੇਲੇ ਕਹਿੰਦੇ ਦੁਪਹਿਰ ਦਾ ਸਮਾਂ ਜਾਂ ਉਹ ਦਿਨ ਦਾ ਸਮਾਂ ਆ ਜਾਂਦਾ, ਦੁਪਹਿਰ ਦਾ ਸਮਾਂ ਹੋਏ ਆਉਂਦਾ, ਤਬ ਸਤਿਗੁਰ ਪਹੁੰਚੇ ਹਿਤ ਖਾਨ, ਉਦੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਭੋਜਨ ਲੰਗਰ ਵੀ ਛਕਣ ਵਾਸਤੇ ਪਹੁੰਚ ਜਾਂਦੇ। ਅਚਹਿ ਓਗਰਾ ਹੋਏ ਅਲੂਣਾ, ਕੋਈ ਓਗਰਾ ਕੀ ਦਿਲਗਿਆ ਛਕਦੇ ਆਪ ਜੀ, ਜਿਹੜਾ ਲੂਣ ਤੋਂ ਬਗੈਰ ਹੁੰਦਾ ਬਣਿਆ। ਸੋ ਪੀ ਤਨਕ ਉਧਰ ਰਹਿ ਊਨਾ, ਜਿਹੜਾ ਓਗਰਾ ਕੀ ਦਲਗਿਆ ਵੀ ਥੋੜਾ ਜਿਹਾ ਛਕਦੇ ਆ, ਪੇਟ ਉਹਨੇ ਰਹਿੰਦਾ, ਪੇਟ ਖਾਲੀ ਰੱਖਦੇ। ਸੰਗਤ ਖੱਟ ਰਸ ਖਾਏ ਆਹਾਰਾ, ਜਿੰਨੀ ਸੰਗਤ ਉਹ ਛੇ ਰਸਾਂ ਵਾਲਾ ਜਿਹੜਾ ਭੋਜਨ ਆ ਉਹ ਛਕਦੀਆਂ ਹਨ, ਖੱਟੇ ਮਿੱਠੇ ਕਰਾਰੇ ਨਿਗਦ। ਮਧੁਰ ਤੁਰਸ ਤੇ ਅਨੇਕ ਪ੍ਰਕਾਰਾ, ਬਹੁਤੇ ਮਿੱਠੇ ਤੁਰਸ, ਖੱਟ ਮਿੱਠੇ, ਹੋਰ ਅਨੇਕਾਂ ਪ੍ਰਕਾਰ ਦੇ ਕਰਾਰੇ ਨਿਗਦ। ਤਬ ਤੇ ਲੰਗਰ ਵਰਤਤ ਰਹੇ, ਜਦੋਂ ਇਹ ਕਹਿੰਦੇ ਦੁਪਹਿਰ ਦੇ ਸਮੇਂ ਲੰਗਰ ਖੁੱਲ ਜਾਂਦਾ ਹੈ, ਤਦੋਂ ਤੋਂ ਲੈ ਕੇ ਫਿਰ ਵਰਤਦਾ ਹੀ ਰਹਿੰਦਾ ਹੈ ਗੁਰੂ ਕਾ ਲੰਗਰ। ਆਨ ਅਚਹਿ ਭੋਜਨ ਜੋ ਚਾਹੈ, ਜਿਹੜਾ ਵੀ ਭੋਜਨ ਚਾਹੁੰਦਾ ਹੈ ਉਹ ਆ ਕੇ ਗੁਰੂ ਕੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕ ਲੈਂਦਾ ਹੈ। ਨਹਿ ਕਿਸਹੂੰ ਹਟ ਕਾਰਨ ਹੋਏ, ਜਿਹੜਾ ਵੀ ਗੁਰੂ ਕੇ ਲੰਗਰ ਵਿੱਚ ਆ ਜਾਂਦਾ ਹੈ ਉਹਨੂੰ ਆਉਣ ਸਮੇਂ ਕੋਈ ਰੋਕ ਟੋਕ ਨਹੀਂ ਹੁੰਦੀ ਹੈ। ਦੇਸ਼ ਵਿਦੇਸ਼ੀ ਲਹਿ ਸਭ ਕੋਏ, ਇਸ ਦੇਸ਼ ਦਾ ਹੋਵੇ ਭਾਵੇਂ ਬਾਹਰਲੇ ਦੇਸ਼ ਤੋਂ ਕੋਈ ਵਿਦੇਸ਼ੀ ਆਇਆ ਹੋਵੇ, ਸਭ ਗੁਰੂ ਕੇ ਲੰਗਰ ਵਿੱਚ ਛਕਦੇ ਹਨ। ਜਹ ਕਹਿ ਸੁਜਸ ਵਿਸਾਲ ਪ੍ਰਕਾਸ਼ਾ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾਗਦੀ ਦੇ ਤਖ਼ਤ ਉੱਪਰ ਬੈਠ ਕੇ ਜਿੱਥੇ ਕਿੱਥੇ ਹਰ ਪਾਸੇ ਆਪਣਾ ਜਸ ਪ੍ਰਕਾਸ਼ਿਆ ਫੈਲਾਇਆ ਹੈ। ਸਿੱਖਿਅਨ ਮਨ ਮਹਿ ਹੋਤ ਹੁਲਾਸਾ, ਸਿੱਖਾਂ ਦੇ ਮਨ ਦੇ ਵਿੱਚ ਜਸ ਸੁਣ ਸੁਣ ਕੇ ਬੜਾ ਉਸ਼ਾਰ ਹੁੰਦਾ, ਆਨੰਦ ਖੁਸ਼ੀਆਂ ਹੁੰਦੀਆਂ ਹਨ। ਸ੍ਰੀ ਅੰਗਦ ਕੋ ਸ੍ਰੀ ਅੰਗਦ ਕੋ ਸੁਤ ਸੁਣ ਕਰਕੇ, ਇਧਰ ਖਡੂਰ ਸਾਹਿਬ ਦੇ ਵਿੱਚ ਜੋ ਗੁਰੂ ਅੰਗਦ ਸਾਹਿਬ ਦਾ ਛੋਟਾ ਸਪੁੱਤਰ ਧਾਤੂ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਜਲ ਸੁਣ ਕੇ, ਜਰ ਹੈ ਨਹੀਂ ਜਾਵਤ ਜਰ ਵਰਕੈ, ਕਹਿੰਦੇ ਜਲ ਸੁਣ ਕੇ ਸਹਾਰ ਨਹੀਂ ਸਕਦਾ, ਕਹਿੰਦੇ ਸੜਦਾ ਮਰਦਾ ਜਾ ਰਿਹਾ ਹੈ। ਹਮਰੇ ਘਰ ਕੀ ਇਹੋ ਵਡਿਆਈ। ਦੇਖੋ ਸਾਡੇ ਘਰ ਦੀ ਇਹ ਜਿਹੜੀ ਵੱਡੀ ਵਡਿਆਈ ਸੀ, ਹਮ ਕਹੋ ਕਿਉ ਨਾ ਹੋਹ ਸੁਖਦਾਈ। ਸਾਨੂੰ ਕਹਿੰਦੇ ਕਿਉਂ ਨਾ ਸੁਖ ਦੇਣ ਵਾਲੀ ਬਣੀ। ਸ੍ਰੀ ਅੰਗਦ ਬੈਕੁੰਠ ਪਧਾਰੇ। ਸਾਡੇ ਜਿਹੜੇ ਪਿਤਾ ਗੁਰੂ ਅੰਗਦ ਸਾਹਿਬ ਜੀ ਉਹ ਤਾਂ ਸੱਚਖੰਡ ਵਾਸੀ ਹੋ ਗਏ, ਸੱਚਖੰਡ ਚਲੇ ਗਏ। ਕਰੀ ਤੇਰਵੀ ਜਬਹਿ ਪਿਛਾਰੇ। ਜਦੋਂ ਅਸੀਂ ਇਸ ਤਰ੍ਹਾਂ ਸੰਸਾਰ ਦੇ ਵਿੱਚ ਕਹਿੰਦੇ ਉਹ 13 ਦਿਨ ਤੋਂ ਬਾਅਦ ਸਾਰੀ ਮ੍ਰਿਤਕ ਸੰਸਕਾਰ ਕੀਤੀ। ਗੁਰੂ ਵਿਲਾਸ ਵਿੱਚ ਤਾਂ 10ਵੇਂ ਦਿਨ ਹੀ ਲਿਖਿਆ ਹੋਇਆ, 10ਵੇਂ ਦਿਨ ਜਿਸ ਵੇਲੇ ਲੰਗਰ ਪਾਣੀ ਕੀਤਾ ਸੀ। ਬੁੱਢੇ ਔਰ ਵਿਚਾਰ ਕਰ ਨੀਕਾ। ਬਾਬਾ ਬੁੱਢਾ ਸਾਹਿਬ ਨੇ ਹਿਰਦੇ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਦੀਨਸ ਅਮਰ ਗੁਰੂ ਕਹ ਟੀਕਾ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੱਥੇ ਤੇ ਟਿੱਕਾ ਲਾ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜੀ। ਦਾਤੂ ਨੇ ਨਿਜ ਬਲ ਕੋ ਤਾਰੇ। ਜਦੋਂ ਦੁਸਹਿਰੇ ਦਾ ਦਿਨ ਸੀ, ਕਹਿੰਦੇ ਦਾਤੂ ਜਿਹੜਾ ਗੁਰੂ ਅਮਰਦਾਸ ਛੋਟਾ ਪੁੱਤਰ ਸੀ ਆਪਣਾ ਬਲ ਜਾ ਤਾਰੇ। ਲੈ ਸਭ ਤੇ ਬਾਂਧੀ ਦਸਤਾਰੇ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਸੀਸ ਤੇ ਦਸਤਾਰ ਬੰਨਣ ਲੱਗੇ ਸਨ ਸਾਰੇ ਇਕੱਠੇ ਹੋ ਕੇ, ਕਹਿੰਦੇ ਨੇ ਜ਼ਬਰਦਸਤੀ ਲੈ ਕੇ ਆਪਣੇ ਸਿਰ ਤੇ ਪੱਗ ਬੰਨ ਲਈ ਸੀ। ਬੈਠੇ ਨਿਤ ਗਾਦੀ ਪਰ ਸੋਏ। ਗੁਰੂ ਅਮਰਦਾਸ ਸਾਹਿਬ ਜੀ ਤਾਂ ਹੁਣ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਏ। ਇਹ ਖਡੂਰ ਵਿੱਚ ਵੱਡੀ ਸਾਰੀ ਗੱਡੀ ਲਾ ਕੇ ਬਹਿ ਜਾਂਦਾ ਦਾਤੂ। ਪੂਜਾ ਕਰਨ ਆਏ ਨਹਿ ਕੋਏ। ਪੂਜਾ ਕਹਿੰਦੇ ਕਰਨ ਵਾਸਤੇ ਕਿਉਂ ਆਉਂਦਾ, ਮੱਥੇ ਟੇਕਣ ਆਉਂਦੇ ਹੀ ਕੋਈ ਨਹੀਂ। ਉਪਦੇਸ਼ਤ ਸੰਗਤ ਕੋ ਰਹਿਓ। ਆਪਣੇ ਕਹਿੰਦੇ ਮਸੰਦਾ ਰਾਹੀਂ ਬੜੀ ਸੰਗਤ ਨੂੰ ਉਪਦੇਸ਼ ਦਿੰਦਾ ਰਿਹਾ ਵੀ ਹੁਣ ਮੈਂ ਗੁਰੂ ਹਾਂ ਜੀ। ਤਾਉ ਨਾ ਗੁਰ ਇਸ ਕੋ ਕਿਨ ਕਹਿਓ। ਵੀ ਕਹਿੰਦੇ ਜਿੰਨੇ ਸੰਗਤ ਦੇ ਪੁਰਸ਼ ਗੁਰਸਿੱਖ ਸਨ ਕਿਸੇ ਨੇ ਇਹਨੂੰ ਗੁਰੂ ਨਹੀਂ ਕਿਹਾ, ਗੁਰੂ ਮੰਨਿਆ ਹੀ ਨਹੀਂ। ਆਏ ਨਹੀਂ ਕੋ ਮਾਥ ਨਿਵਾਵੈ। ਜਿਹੜਾ ਗੁਰੂ ਕਾ ਸਿੱਖ ਹੈ ਸਮਝਣ ਵਾਲਾ ਉਹ ਨੇੜੇ ਆ ਕੇ ਤੇ ਮੱਥਾ ਨਹੀਂ ਝੁਕਾਉਂਦਾ। ਮਿਲਹਿ ਨਾ ਕੁਛ ਅਖੋਰ ਅਰ ਪਾਵੈ। ਨਾ ਇਹ ਦਾਤੂ ਨੂੰ ਆ ਕੇ ਮਿਲਦਾ, ਨਾ ਕੋਈ ਭੇਟਾ ਹੀ ਰੱਖਦਾ ਹੈ ਭੇਟਾ ਚੜਾਉਂਦਾ ਹੈ। ਜਾਂ ਤੇ ਰਿਸ ਕਰ ਦੁੱਖ ਹੈ ਘਨੇਰਾ। ਇਸ ਕਰਕੇ ਜਿਹੜਾ ਦਾਤੂ ਹੈ ਕਹਿੰਦੇ ਬਹੁਤਾ ਦੁਖੀ ਹੁੰਦਾ ਹੈ। ਉਹ ਈਰਖਾ ਸਹਿਤ ਵਡੇਰਾ। ਇਹਦਾ ਜਿਹੜਾ ਮਨ ਹੈ ਬਹੁਤਾ ਈਰਖਾ ਦੇ ਸਹਿਤ ਹੋ ਜਾਂਦਾ ਹੈ। ਬਨ ਹੈ ਗੁਰੂ ਪਰ ਬਨਿਓ ਨਾ ਜਾਈ। ਕਹਿੰਦੇ ਦਾਤੂ ਕਹਿੰਦੇ ਮੱਲੋ ਮੱਲੀ ਗੁਰੂ ਬਣਨਾ ਚਾਹੁੰਦਾ, ਇਸ ਤਰ੍ਹਾਂ ਤਾਂ ਬਣਿਆ ਨੀ ਜਾ ਸਕਦਾ ਹੈ, ਬਣਿਆ ਨੀ ਜਾਂਦਾ ਹੈ। ਨਹਿ ਸੰਗਤ ਕਿਸ ਦਿਸ ਤੇ ਆਈ। ਵਧੇਰੇ ਨੇ ਪਾਪੜ ਵੇਲੇ ਬੇੜਾ ਪ੍ਰਚਾਰ ਕਰਾਇਆ ਪਰ ਕਿਸੇ ਤਰਫੋਂ ਸੰਗਤ ਕਹਿੰਦੇ ਨੂੰ ਮੱਥਾ ਟੇਕਣ ਪੂਜਣ ਨਹੀਂ ਆਈ। ਹੁਤੇ ਮਿੱਤਰ ਖੱਤਰੀ ਇਸ ਕੇਰੇ। ਇਹਦੇ ਜਿਹੜੇ ਗੁਆਂਢ ਦੇ ਵਿੱਚ ਕਹਿੰਦੇ ਖੱਤਰੀ ਮਿੱਤਰ ਦੋਸਤ ਹੈਗੇ ਸੀ ਦਾਤੂ ਦੇ। ਨਿਕਟ ਬੈਠ ਕਰ ਤਰਕ ਕਨੇਰੇ। ਉਹ ਕਹਿੰਦੇ ਇਹਦੇ ਮਿੱਤਰ ਦੋਸਤ ਕੋਲ ਬੈਠ ਕੇ ਬੜੀਆਂ ਇਹਦੀਆਂ ਇਹਨੂੰ ਤਰਕਾਂ ਜੀਆਂ ਕਰਦੇ। ਤੁਮ ਸਪੂਤ ਬੈਠੇ ਰਹਿ ਛੂਛੇ। ਤੁਸੀਂ ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਸੀ ਦਾਸੂ ਤੇ ਦਾਤੂ, ਤੁਸੀਂ ਤਾਂ ਕਹਿੰਦੇ ਤੇ ਖਾਲੀ ਬੈਠ ਰਹੇ। ਆਏ ਨਹੀਂ ਕੋ ਬਾਤ ਨਾ ਪੁੱਛੇ। ਤੁਹਾਡੀ ਤਾਂ ਆ ਕੇ ਕੋਈ ਕੋ ਗੁਰੂ ਕਾ ਸਿੱਖ ਗੱਲਬਾਤ ਨਹੀਂ ਪੁੱਛਦਾ ਹੈ। ਕੋ ਸਿੱਖ ਆਏ ਨਾ ਦਰਸ ਨਿਹਾਰ ਹੈ। ਗੁਰੂ ਕਾ ਸਿੱਖ ਆ ਕੇ ਤੁਹਾਡੇ ਦਰਸ਼ਨ ਹੀ ਕਰਦਾ ਹੈ ਦੇਖਦਾ ਹੈ। ਭੇਟ ਨਾ ਅਰਪ ਹੈ ਨਮੋ ਨਾ ਧਾਰ ਹੈ। ਤੁਹਾਡੇ ਅੱਗੇ ਭੇਟਾ ਲਿਆ ਕੇ ਰੱਖਦਾ, ਨਾ ਤੁਹਾਨੂੰ ਕੋਈ ਮੱਥਾ ਟੇਕਦਾ ਹੈ। ਜੀਵਤ ਹੀ ਪੇ ਮ੍ਰਿਤਕ ਸਮਾਨਾ। ਜਿਹੜੇ ਗੁਆਂਢ ਦੇ ਮਿੱਤਰ ਦੋਸਤ ਹੈ ਕਹਿੰਦੇ ਵੀ ਤੂੰ ਹੀ ਤਾਂ ਗੁਰੂ ਅੰਗਦ ਸਾਹਿਬ ਦੇ ਦੋਵੇਂ ਪੁੱਤਰ ਜਿਉਂਦੇ ਮਰਿਆਂ ਤੁਲ ਹੋ ਗਏ। ਪਿਤ ਗਾਦੀ ਨਹਿ ਲਈ ਮਹਾਨਾ। ਆਪਣੇ ਪਿਤਾ ਦੀ ਜਿਹੜੀ ਗੁਰਤਾ ਗੱਦੀ ਮਹਾਨ ਸੀ ਉਹ ਤੁਸੀਂ ਦੋਹਾਂ ਨੇ ਨਹੀਂ ਲਈ, ਇਹ ਖਾਲੀ ਰਹਿ ਗਏ ਲਪੋਟ ਸੰਗ। ਕਿਸੀ ਥਾਨ ਕੋ ਖੱਤਰੀ ਆਇਓ। ਤਰਕ ਜੀ ਮਾਰ ਕੇ ਕਹਿੰਦੇ ਉਹ ਕਿਸੇ ਥਾਂ ਦਾ ਖੱਤਰੀ ਜਿਹੜਾ ਸੀ ਬਾਸਰ ਕੇ ਨਗਰ ਤੋਂ ਆ ਗਿਆ ਇੱਥੇ। ਮਹਾ ਅਰੂਜ ਤਾਹ ਤੇ ਪਾਇਓ। ਉਹਨਾਂ ਨੇ ਵੀ ਤੁਹਾਡੇ ਪਿਤਾ ਦੀ ਸੇਵਾ ਕਰਕੇ ਗੁਰਤਾ ਗੱਦੀ ਦਾ ਤਖ਼ਤ ਲੈ ਕੇ ਬੜਾ ਭਾਰੀ ਤੇਜ ਪ੍ਰਤਾਪ ਪ੍ਰਾਪਤ ਕਰ ਲਿਆ। ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸਰੇ ਬਣ ਬੈਠੇ। ਦੇਸ਼ਨ ਕੇ ਨਰੇਸ਼ ਗੱਲ ਆਵੇ ਹੈ। ਅਸੀਂ ਤਾਂ ਸੁਣਿਆ ਦੇਸਾਂ ਦੇਸਾਂ ਦੇ ਰਾਜੇ ਉਹਨਾਂ ਦੇ ਕੋਲ ਚੱਲ ਚੱਲ ਕੇ ਆਉਂਦੇ ਆ, ਜਿਵੇਂ ਹਰੀਪੁਰ ਦਾ ਰਾਜਾ ਉਹ ਚੱਲ ਕੇ ਆਇਆ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ। ਅਰਪ ਉਪਾਇਨ ਸੀਸ ਝੁਕਾਵੇ, ਰਾਜੇ ਆ ਕੇ ਮਾਰਨ ਨਾਲੇ ਕੇ ਭੇਟਾ ਰੱਖਦੇ ਨਾਲੇ ਮੱਥੇ ਟੇਕਦੇ। ਨਿਤ ਪ੍ਰਤ ਪੀਰ ਸੋ ਗੋਇੰਦਵਾਲ, ਅਸੀਂ ਤਾਂ ਵੀ ਸੁਣਿਆ ਦਾਤੂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਸੰਗਤਾਂ ਦੀ ਬੜੀ ਭੀੜ ਲੱਗੀ ਰਹਿੰਦੀ, ਤਾਤਾ ਲੱਗਿਆ ਰਹਿੰਦਾ। ਆਏ ਸੰਗਤਾਂ ਮਿਲਹਿ ਵਿਸਾਲ, ਰੋਜ਼ ਦੀ ਰੋਜ਼ ਬੇਅੰਤ ਬੇਅੰਤ ਸੰਗਤਾਂ ਉੱਥੇ ਮਿਲ ਜਾਂਦੀਆਂ, ਇਕੱਠੀਆਂ ਹੋ ਜਾਂਦੀਆਂ ਦਰਸ਼ਨ ਲਈ। ਪੂਜਹ ਪਾਇਨ ਸੁਜਾਸ ਬਖਾਨ ਹੈ, ਗੁਰਦਾਸ ਸਾਹਿਬ ਦੇ ਚਰਨਾਂ ਦੀ ਪੂਜਾ ਕਰਦੀਆਂ ਸੇਸ ਜਸ ਕਹਿੰਦੀਆਂ ਹਨ। ਅਤ ਉੱਤਮ ਵਸਤੂ ਕਹ ਆਨ ਹੈ, ਜਿਹੜੀਆਂ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਵਸਤੂਆਂ ਸਭ ਤੋਂ ਚੰਗੀਆਂ ਚੀਜ਼ਾਂ ਉਹ ਸਤਿਗੁਰੂ ਅੱਗੇ ਭੇਟਾ ਵਜੋਂ ਲਿਆਉਂਦੇ ਹੈ। ਮਾਰਾ ਬਚਨ ਬਾਨ ਉਰ ਜਿਹੜੇ ਆਂਢ ਗੁਆਂਢ ਦੇ ਖੱਤਰੀ ਜੀ ਮਿੱਤਰ ਦੋਸਤ ਹੈ, ਕਹਿੰਦੇ ਬਚਨਾਂ ਰੂਪੀ ਤੀਰ ਤਕੜੇ ਹੀ ਮਾਰਦੇ। ਸੁਣ ਦਾਤੂ ਧੀਰਜ ਨਿਜ ਛਾਡੇ, ਉਹ ਬਚਨਾਂ ਰੂਪੀ ਤੀਰਾਂ ਨੂੰ ਸੁਣ ਸੁਣ ਕੇ ਕਹਿੰਦੇ ਜਿਹੜਾ ਦਾਤੂ ਉਹ ਧਰੇ ਦੇ ਧੀਰ ਹੀ ਛੱਡ ਰਿਹਾ, ਵੀ ਗੱਲ ਤਾਂ ਠੀਕ ਹੈ ਨਾ ਦੀ। ਮਹਿਮਾ ਜਦੇ ਅਪ ਜਾਣੈ ਤਿਨਕੀ, ਭਾਵੇਂ ਗੁਰੂ ਅਮਰਦਾਸ ਸਾਹਿਬ ਦੀ ਮਹਾਨ ਮਹਿਮਾ ਨੂੰ ਇਹ ਜਾਣਦਾ ਸੀ ਵੀ ਉਹਨਾਂ ਨੇ ਘਾਲਣਾ ਬੜੀ ਤਕੜੀ ਕੀਤੀ। ਤਦਪ ਕੁਸੰਗ ਹਤੀ ਬ੍ਰਿਤ ਮਨ ਕੀ, ਜਿਹੜੇ ਖੋਟੇ ਸੰਗੀ ਸਾਥੀ ਹੈ ਨਾ ਉਹ ਖੋਟੇ ਮਿੱਤਰ, ਉਹਨਾਂ ਨੇ ਮਨ ਦੀ ਬਿਰਤੀ ਕਹਿੰਦੇ ਨਾਲ ਮਨ ਦੀ ਬਿਰਤੀ ਨਾਸ ਕਰ ਦਿੱਤੀ, ਮਨ ਬੁੱਧੀ ਮਾਰ ਦਿੱਤੀ, ਭ੍ਰਿਸ਼ਟ ਕਰ ਦਿੱਤੀ। ਦੀਪਤ ਮਤ ਸਰ ਅਗਨ ਅਗਾਰੀ, ਪਹਿਲਾਂ ਹੀ ਕਹਿੰਦੇ ਜਿਹੜੀ ਅਗਨ ਈਰਖਾ ਰੂਪੀ ਅਗਨੀ ਸੀ ਉਹ ਮਗਦੀ ਸੀ, ਧੁਖਦੀ ਹੈ ਸੀ ਥੋੜੀ ਥੋੜੀ, ਅੰਦਰ ਤੀਰਖਾ ਪਹਿਲਾਂ ਹੀ ਹੈ ਸੀ। ਦੁਸ਼ਟ ਗਿਰਾ ਮੇਲੀ ਕ੍ਰਿਤ ਧਾਰੀ, ਜਿਹੜੇ ਦੁਸ਼ਟ ਮਿੱਤਰ ਹੈ ਉਹਨਾਂ ਨੇ ਕਹਿੰਦੇ ਜਿਹੜੀ ਬੋਲੀ ਮਾਰੀ ਹੈ ਨਾ, ਇਹ ਮਨ ਜਿਵੇਂ ਘਿਓ ਦੀ ਧਾਰ, ਕੋਈ ਅੱਗ ਤੇ ਮੇਲਦੇ ਅੱਗ ਪਾ ਤੇ ਧਾਰ ਪਾ ਦੇ ਘਿਓ ਦੀ, ਉਹ ਫਿਰ ਲਟ ਲਟ ਕੇ ਵਰਦੀ। ਇਸ ਤਰ੍ਹਾਂ ਕਹਿੰਦੇ ਕ੍ਰੋਧ ਰੂਪੀ ਅੱਗ ਜਿਹੜੀ ਨਿਕਲ ਪਈ, ਕ੍ਰੋਧ ਜਾਗ ਆਇਆ, ਈਰਖਾ ਹੋਰ ਪ੍ਰਗਟ ਹੋ ਗਈ ਹੈ। ਵਿਆਕੁਲ ਭਾਇਓ ਸਹਿਓ ਨਹਿ ਜਾਈ, ਕ੍ਰੋਧ ਦੀ ਅੱਗ ਨਾਲ ਈਰਖਾ ਦੇ ਅੱਗ ਨਾਲ ਕਹਿੰਦੇ ਵਿਆਕੁਲ ਹੋ ਗਿਆ ਦਾਤੂ, ਇਹ ਤੋਂ ਸਹਾਰੀ ਨਹੀਂ ਗਈ ਅੱਗ ਜੀ ਈਰਖਾ ਦੀ। ਅਤ ਅਤ ਰਿਸ਼ਤੇ ਚਿਤ ਅਸ ਉਪਜਾਈ, ਕਹਿੰਦੇ ਬਹੁਤੇ ਗੁੱਸੇ ਕਰਕੇ ਬਹੁਤਾ ਕਹਿੰਦੇ ਗੁੱਸਾ ਚਿਤ ਵਿੱਚ ਪੈਦਾ ਕੀਤਾ। ਅਮਰ ਗੁਰੂ ਕੋ ਜਾਏ ਸੰਘਾਰਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਨਾ ਗੁਰਦੁਆਰੇ ਮੈਂ ਮਾਰ ਮੁਕਾ ਦੇਵਾਂ। ਗੁਰਤਾ ਗਾਦੀ ਬਹੁਰ ਸੰਭਾਰਾ, ਉਸ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਉਹ ਸਾਡੇ ਘਰ ਦੀ ਲਈ ਬੈਠੀ ਹੈ, ਮੈਂ ਸੰਭਾਲ ਲਵਾਂ। ਪਿਤ ਕੀ ਵਸਤ ਪੂਤ ਹਮ ਮਾਲਕ, ਸਾਡੇ ਪਿਤਾ ਦੀ ਵਸਤੂ ਸੀ, ਅਸੀਂ ਗੁਰੂ ਅੰਗਦ ਸਾਹਿਬ ਦੇ ਪੁੱਤਰ ਹਾਂ, ਇਸ ਕਰਕੇ ਪਿਤਾ ਦੀ ਵਸਤੂ ਦੇ ਅਸੀਂ ਮਾਲਕ ਹਾਂ। ਅਪਰ ਕਿਸੂ ਕੇ ਕਿਮ ਹੋਏ ਤਾਲਕ, ਹੋਰ ਕਿਸੇ ਦੇ ਵੀ ਕਿਵੇਂ ਤਲਕ ਹੋ ਸਕਦੀ ਨਾ ਹੋ ਸਕਦੀ ਹੈ। ਇਮ ਵਿਚਾਰ ਕਰਕੇ ਪ੍ਰਸਥਾਨਾ, ਇਸ ਤਰ੍ਹਾਂ ਦੀ ਇਹ ਦਾਤੂ ਜਿਹੜਾ ਵਿਚਾਰ ਕਰਕੇ ਗੋਇੰਦਵਾਲ ਨੂੰ ਫਿਰ ਚੱਲਿਆ ਹੈ। ਪਹੁੰਚਿਓ ਸ੍ਰੀ ਗੁਰ ਅਮਰ ਸਥਾਨਾ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੀਵਾਨ ਲਗਾਈ ਬੈਠੇ ਸੀ ਉੱਥੇ ਜਾ ਪੁੱਜਿਆ ਹੈ। ਲੱਗਿਓ ਦੀਵਾਨ ਬਿਰਾਜਹ ਬੀਚ, ਬਹੁਤ ਵੱਡਾ ਦੂਰ ਤੱਕ ਦੀਵਾਨ ਲੱਗਿਆ, ਗੁਰੂ ਅਮਰਦਾਸ ਸਾਹਿਬ ਜੀ ਵਿੱਚ ਬਿਰਾਜ ਰਹੇ ਸੋਵ ਰਹੇ। ਦਰਸਹ ਮਿਲੇ ਊਚ ਅਰ ਨੀਚ, ਉੱਚੀਆਂ ਨੀਵੀਆਂ ਜਾਤਾਂ ਦੇ ਲੋਕ ਮਿਲੇ ਹੋਏ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰ ਰਹੇ। ਕੋ ਟੇਕਤ ਹੈ ਮਾਥ ਅਗਾਰੀ, ਦਾਤੂ ਕੀ ਦੇਖ ਰਿਹਾ, ਕੋ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਝੁੱਕ ਕੇ ਮੱਥੇ ਟੇਕ ਰਿਹਾ। ਕੋ ਬਿਨਤੀ ਕਰ ਜੋਰ ਉਚਾਰੀ, ਕੋਈ ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਕੇ ਬੇਨਤੀਆਂ ਕਰੀ ਜਾ ਰਿਹਾ ਕਿ ਮਹਾਰਾ ਰਾਗ ਦੋ ਕਰੋ, ਆ ਕਿਰਪਾ ਕਰਕੇ ਵਸਤੂ ਦਿਓ। ਕੋ ਬੈਠੋ ਸਿਮਰਹ ਸਤਨਾਮ, ਕੋਈ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਸਤਨਾਮ ਵਾਹਿਗੁਰੂ ਸਿਮਰਨ ਕਰੀ ਜਾ ਰਿਹਾ ਹੈ। ਗਾਏ ਰਬਾਬੀ ਧੁਨ ਅਬਿਰਾਮੋ, ਇੱਕ ਪਾਸੇ ਜਿਹੜੇ ਰਾਗੀ ਹੈ ਕੀਰਤਨੀ ਹੈ, ਬੜੀ ਸੋਹਣੀ ਧੁਨੀ ਵਾ, ਸੋਹਣੀ ਆਵਾਜ਼ ਵਿੱਚ ਕੀਰਤਨ ਕਰ ਰਹੇ ਹੈ ਗੁਰਬਾਣੀ ਦਾ। ਕੋ ਇੱਕ ਚਿੱਤ ਹੈ ਸ਼ਬਦ ਸੁਣਤ ਹੈ, ਕੋਈ ਇੱਕ ਚਿੱਤ ਹੋ ਕੇ ਇੱਕ ਮਨ ਹੋ ਕੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਸੁਣ ਰਹੇ। ਕੋ ਮਨ ਬਿਖੈ ਵਿਚਾਰ ਗੁਣਤ ਹੈ, ਕੋਈ ਜਿਹੜਾ ਕੀਰਤਨ ਹੋ ਰਿਹਾ ਉਹਦੇ ਵਿੱਚ ਸ਼ਬਦ ਵੀ ਜਿਹੜਾ ਸਾਰ ਸਿਧਾਂਤ ਹੈ, ਉਹਦੇ ਮਨ ਦੇ ਵੀ ਜਿਹੜੀ ਵਿਚਾਰ ਕਰਕੇ ਉਹਦੀ ਵਿਚਾਰ ਗੁਣ ਹੈ, ਵਿਚਾਰ ਕਰਕੇ ਉਹਨੂੰ ਵਿਚਾਰਦੇ ਨੇ, ਗੁਣਤ ਨਾ ਵੀ ਵਿਚਾਰਦੇ ਤੇ ਸਿਵ ਗੁਣਤ ਅਰਥ ਕਰਦੇ ਹਨ। ਕੋਈ ਆਪਣੇ ਮਨ ਦੇ ਵਿੱਚ ਉਹਨਾਂ ਦੀ ਵਿਚਾਰ ਗੁਣਤ ਕੀ ਕਰ ਰਹੇ ਹਨ ਵੀ ਸ਼ਬਦ ਦਾ ਭਾਵ ਇਹ ਇਹਦੇ ਅਰਥ ਆਹ ਹਨ, ਸਿਧਾਂਤ ਆਹ ਹੈ। ਜਥਾ ਸੁੰਭ ਮਹਿ ਗਨ ਕੇ ਮਾਹੀ ਜੀ, ਕਿਸੇ ਜਿਵੇਂ ਬਹੁਤੇ ਕਹਿੰਦੇ ਮੁਨੀਆਂ ਦੇ ਵਿੱਚ ਸ਼ੰਭੂ ਸ਼ਿਵ ਜੀ ਬੈਠਾ ਹੋਵੇ, ਪਾਵਨ ਸਭਾ ਸੁਭਤ ਹੈ ਤਾਹੀ। ਇਸੇ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਪਵਿੱਤਰ ਸਭਾ ਜਿਹੜੀ ਹੈ ਸੋਭ ਰਹੀ ਹੈ। ਭਿਖ ਪ੍ਰਤਾਪ ਨਹਿਰ ਦੈ ਸਹਾਰਾ, ਗੁਰੂ ਅਮਰਦਾਸ ਸਾਹਿਬ ਜੀ ਦਾ ਮਹਾਨ ਤੇਜ ਪ੍ਰਤਾਪ ਦੇਖ ਕੇ ਦਾਤੂਰ ਦੇ ਵਿੱਚ ਸਹਾਰ ਨਹੀਂ ਸਕਿਆ ਹੈ। ਭਇਓ ਕ੍ਰੋਧ ਤੇ ਛੋਭਤ ਪਾਰਾ, ਕਹਿੰਦੇ ਕ੍ਰੋਧ ਕਰਕੇ ਬਹੁਤ ਹੀ ਕੁਸ਼ੋਭ ਸਹਿਤ ਹੋ ਗਿਆ, ਮੇਰੇ ਘਬਰਾਹਟ ਵਿੱਚ ਹੀ ਆ ਗਿਆ ਹੈ। ਅਪਰ ਕਛੂ ਤਹਿ ਹੋਏ ਨਾ ਸਕਈ, ਕ੍ਰੋਧ ਦੇ ਵਿੱਚ ਭਰਿਆ ਕਹਿੰਦੇ ਹੋਰ ਤਾਂ ਇਹ ਤੋਂ ਕੁਝ ਹੋ ਨਾ ਸਕਿਆ। ਪਹੁੰਚ ਨਿਕਟ ਗੁਰ ਤਨ ਕੋ ਤੱਕਈ, ਗੁਰੂ ਅਮਰਦਾਸ ਸਾਹਿਬ ਦੇ ਨੇੜੇ ਪਹੁੰਚ ਕੇ ਉਹਨਾਂ ਦੇ ਸਰੀਰ ਵੱਲ ਨੂੰ ਤੱਕ ਰਿਹਾ ਵੀ ਹੁਣ ਕਿਵੇਂ ਇਹਨਾਂ ਨਾਲ ਕਰਾਂ। ਰਿਸ ਕਰ ਉਰ ਮਹਿ ਲਾਤ ਪ੍ਰਹਾਰੀ, ਦੇ ਵਿੱਚ ਬਹੁਤਾ ਗੁੱਸਾ ਜਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਲੱਤ ਮਾਰ ਦਿੱਤੀ। ਜਿਮ ਲਕਸ਼ਮੀ ਪਤ ਕੇ ਭ੍ਰਿਗ ਮਾਰੀ, ਕਹਿੰਦੇ ਜਿਹੜਾ ਪ੍ਰਭੂ ਬ੍ਰਾਹਮਣ ਸੀ ਉਹਨੇ ਕਹਿੰਦੇ ਵਿਸ਼ਨੂੰ ਭਗਵਾਨ ਦੀ ਪਰਖ ਕਰਨ ਲਈ ਕਹਿੰਦੇ ਉਹਦੀ ਜਾ ਕੇ ਬੱਖੀ ਵਿੱਚ ਲੱਤ ਮਾਰੀ ਸੀ। ਸਿੰਘਾਸਨ ਤੇ ਗਿਰ ਕਰ ਪਰੇ, ਇਸ ਤਰ੍ਹਾਂ ਇਹ ਭਾਗਵਤ ਪੁਰਾਣ ਦੇ ਵਿੱਚ ਆਉਂਦਾ ਹੈ ਕਿ ਸ਼ਿਵਜੀ ਦੇ ਉਪਾਸ਼ਕ ਸੀ ਉਹ ਕਹਿੰਦੇ ਵੀ ਸ਼ਿਵਜੀ ਭਗਵਾਨ ਸਭ ਤੋਂ ਵੱਡੇ ਹੈ, ਜਿਹੜੇ ਬ੍ਰਹਮਾ ਦੀ ਉਪਾਸ਼ਨਾ ਕਰਨ ਵਾਲੇ ਕਹਿੰਦੇ ਨਹੀਂ, ਬ੍ਰਹਮਾ ਸਾਰਿਆਂ ਨੂੰ ਉਤਪਤ ਕਰਨ ਵਾਲਾ ਪੈਦਾ ਕਰਨ ਵਾਲਾ ਉਹ ਮਹਾਨ ਵੱਡਾ ਹੈ। ਜਿਹੜੇ ਵਿਸ਼ਨੂੰ ਦੇ ਉਪਾਸ਼ਕ ਸੀ ਉਹ ਕਹਿੰਦੇ ਨਹੀਂ, ਪਾਲਣਾ ਕਰਨ ਵਾਲੇ ਭਗਵਾਨ ਹੈ, ਜੇ ਉਹ ਪਾਲਣਾ ਕਰ ਸਭ ਮਰ ਜਾਣਗੇ, ਇਸ ਕਰਕੇ ਜਿਹੜਾ ਪਾਲਣਾ ਕਰੇ ਜਿਉਂਦਾ ਰੱਖੇ ਉਹ ਵੱਡਾ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਝਗੜਾ ਹੋ ਗਿਆ ਵੀ ਇਹਨਾਂ ਵਿੱਚੋਂ ਕਿਹੜਾ ਵੱਡਾ ਹੈ, ਇਕੱਠੇ ਕਹਿੰਦੇ ਵੀ ਪਰਖ ਕਰੋ, ਪ੍ਰੀਖਿਆ ਤੋਂ ਪਤਾ ਚੱਲ ਜਾਏਗਾ। ਪ੍ਰੀਖਿਆ ਹੁਣ ਕੋਈ ਨਾ ਕੋਈ ਗਲਤ ਗੱਲ ਕਰਕੇ ਹੁੰਦੀ ਹੈ, ਅਤੇ ਉਹ ਭਿਰਗੂ ਬ੍ਰਾਹਮਣ ਦੀ ਡਿਊਟੀ ਲਾ ਦਿੱਤੀ, ਕਹਿੰਦੇ ਵੀ ਤੂੰ ਜਾ ਕੇ ਤਿੰਨਾਂ ਦੀ ਪਰਖ ਕਰ ਵੀ ਕਿਹੜਾ ਇਹਨਾਂ ਵਿੱਚੋਂ ਵੱਡਾ ਹੈ। ਅਤੇ ਸਭ ਤੋਂ ਪਹਿਲਾਂ ਸ਼ਿਵ ਜੀ ਨੂੰ ਕਹਿੰਦੇ ਸੀ ਵੀ ਇਹ ਚੁੱਤ ਹੈ ਮਹਾਂਦੇਵ, ਕਹਿੰਦੇ ਚਲੋ ਇਹਦੀ ਪ੍ਰੀਖਿਆ ਕਰੋ ਕਿੰਨੀ ਕਿਹਦੇ ਕੋਲ ਸ਼ਾਂਤੀ ਹੈ। ਜਾਂਦਿਆਂ ਸਾਰ ਹੁਣ ਬੜੀਆਂ ਮਸਾਣਿਆਂ ਵਿੱਚ ਬੈਠਾ ਸੁੱਖੇ ਨਾਲ ਭੰਗ ਨਾਲ ਰੁਜਿਆ ਪੁਜਿਆ, ਤੇ ਤੂੰ ਰਾਜਾ ਖਾ ਕੇ ਲਿਟਿਆ ਪਿਆ ਹੈ, ਜਾ ਕੇ ਤੇਰੇ ਦੇਖੇ ਲੱਤ ਮਾਰੀ ਗੁਰੂਆ ਤੂੰ ਕਿੱਥੇ ਪਿਆ, ਲੋਕ ਤੈਨੂੰ ਮਹਾਂਦੇਵ ਚੁੱਤ ਦੇਵ ਕਹਿੰਦੇ ਸੰਸਾਰ ਦਾ ਸਿੰਘਤਾ, ਤੇ ਤੂੰ ਕਿਵੇਂ ਪਿਆ ਲੰਮੀਆਂ ਤਾਣ ਕੇ ਪੀ ਪੂ ਕੇ ਸੁੱਕਾ ਜਾ। ਉਹ ਲੈ ਕੇ ਤਰਸੂਰ ਫਿਰ ਪੈ ਗਿਆ ਬ੍ਰਾਹਮਣ ਦੇ ਮਗਰ, ਕਹਿੰਦਾ ਖੜ ਗਿਆ ਤੈਨੂੰ ਤੇ ਨਾ ਅਕਲ ਮੱਤ, ਉਹਦਾ ਬਰੀਖਿਆ ਹੀ ਕਰਨੀ ਸੀ, ਦੌੜਿਆ ਬਸ ਫਿਰ ਆ ਗਿਆ ਬ੍ਰਹਮੇ ਕੋਲ। ਉਹ ਵੀ ਹੁਣ ਲੰਮੀਆਂ ਤਾਣ ਕੇ ਪਿਆ, ਉਹਦੇ ਜਾ ਕੇ ਲੱਤ ਮਾਰੀ, ਕਹਿੰਦੇ ਉਹ ਬ੍ਰਾਹਮਣਾ ਇੰਨੀ ਸਤੌਣ ਪੈਦਾ ਕਰਕੇ ਹੁਣ ਮੌਜ ਨਾਲ ਸੁੱਤਾ ਪਿਆ, ਇਹਨਾਂ ਦੀ ਪਾਲਣਾ ਕੌਣ ਕਰੂਗਾ, ਪੈਦਾ ਤਾਂ ਇੰਨੇ ਕਰਦੇ ਇਹਨਾਂ ਨੂੰ ਪਾਲੋ ਕੌਣ। ਉਹ ਵੀ ਪੈ ਗਿਆ ਫਿਰ ਇਹਦੇ ਮਗਰ ਡੰਡਾ ਜਾ ਲੈ ਕੇ। ਉਸ ਤੋਂ ਬਾਅਦ ਫਿਰ ਭਗਵਾਨ ਵਿਸ਼ਨੂੰ ਕੋਲ ਆ ਗਿਆ ਹੈ, ਲਕਸ਼ਮੀ ਚਰਨ ਝਸ ਰਹੀ ਹੈ ਤੇ ਮੌਜ ਨਾਲ ਸੁੱਤੇ ਪਏ, ਜਾ ਕੇ ਬੱਖੀ ਵਿੱਚ ਇਹਨਾਂ ਦੇ ਲੱਤ ਠੋਕਤੀ ਬ੍ਰਹਮਣ ਨੇ, ਜੋ ਤੇਰੀ ਡਿਊਟੀ ਉੱਪਰੋਂ ਪਾਲਣ ਦੀ ਲੱਗੀ ਹੋਈ ਹੈ, ਲੋਕ ਭੁੱਖੇ ਮਰ ਰਹੇ ਹੈ, ਕਾਲ ਪਿਆ ਹੋਇਆ, ਤੂੰ ਉੱਥੇ ਸੁੱਤਾ ਪਿਆ, ਪੈਰ ਘਟਾਈ ਜਾਂਦਾ ਘਰ ਵਾਲੀ ਤੋਂ, ਅਕਲ ਮਤ ਤੈਨੂੰ ਕੋਈ ਹੈਗੀ ਮਾੜਾ? ਆ ਹੁਣ ਉੱਠੇ ਨੇ ਤੇ ਲੱਤ ਜੀ ਮਾਰੀ ਹੈ, ਚਰਨ ਫੜ ਲਏ ਤਲਵਾਰ, ਕਹਿੰਦੇ ਬ੍ਰਹਮਣ ਜੀ ਅਸੀਂ ਦੇਵਤੇ ਹੋ, ਇਹ ਤੁਸੀਂ ਚੰਗਾ ਕੀਤਾ, ਤੁਹਾਡੇ ਦੇਵਤਿਆਂ ਦੇ ਆਉਣ ਸਾਰ ਸਾਡਾ ਸਤਿਕਾਰ ਕਰਨਾ ਚਾਹੀਦਾ ਉੱਠ ਕੇ। ਦੂਜਾ ਤੁਸੀਂ ਗੱਲ ਵੀ ਠੀਕ ਹੀ ਹੈ ਵੀ ਡਿਊਟੀ ਭੂ ਪਰਮੇਸ਼ਵਰ ਵੱਲੋਂ ਉੱਪਰੋਂ ਪਾਲਣਾ ਦੀ ਲੱਗੀ ਹੈ, ਇਹ ਅਸੀਂ ਤਾਂ ਦੈਂਤਾਂ ਨਾਲ ਜੰਗ ਕਰ ਰਹੇ ਸੀ, ਦੈਂਤਾਂ ਨੂੰ ਮਾਰਦੇ ਮਾਰਦੇ ਜੰਗ ਕਰਦੇ ਥੱਕ ਗਏ ਸੀ, ਥੋੜ੍ਹਾ ਜਿਹਾ ਆਰਾਮ ਕਰਨ ਲੱਗੇ, ਚੰਗਾ ਤੁਸੀਂ ਆਏ, ਠੀਕ ਹੋਇਆ ਹੈ, ਸਾਵਧਾਨ ਕਰ ਦਿੱਤੇ। ਬਾਕੀ ਵੀ ਸਾਡਾ ਜੰਗ ਜੋ ਕਰਦਿਆਂ ਹੋਇਆ ਸਰੀਰ ਬੜਾ ਏ, ਬਹੁਤ ਹੁਣ ਉਹ ਸਖਤ ਜਿਹਾ ਹੋ ਗਿਆ ਹੈ, ਅਤੇ ਤੁਹਾਡੀ ਬ੍ਰਹਮਣ ਦੀ ਲੱਤ ਬੜੀ ਕੋਮਲ ਹੈ, ਇਹ ਵਜਨ ਕਰਕੇ ਤੁਹਾਡੇ ਕਿਤੇ ਲੱਤ ਨੂੰ ਪੀੜ ਤਾਂ ਨਹੀਂ ਹੋਈ ਹੈ? ਪੀੜ ਹੋ ਗਈ, ਦੁੱਖ ਹੋ ਗਿਆ, ਬਸ ਉਹਦੇ ਲੱਤ ਜੀ ਫਿਰ ਦੁਖਣ ਲੱਗ ਗਈ, ਪੀੜ ਹੋਣ ਲੱਗ ਪਈ। ਫਿਰ ਉਹ ਕਹਿਣ ਲੱਗਾ, ਮਹਾਰਾਜ ਭੁੱਲ ਗਲਤੀ ਮਾਫ਼ ਕਰਨੀ, ਮੈਨੂੰ ਤਾਂ ਸਾਰਿਆਂ ਨੇ ਡਿਊਟੀ ਲਗਾਈ ਸੀ ਵੀ ਤੂੰ ਪ੍ਰੀਖਿਆ ਕਰਕੇ ਆ ਵੀ ਕਿਹੜਾ ਮਹਾਨ ਇਹਨਾਂ ਵਿੱਚੋਂ। ਹੁਣ ਮਹਾਨ ਤਾਂ ਜਿਹਦੇ ਕੋਲ ਸਹਿਣਸ਼ੀਲਤਾ ਹੁੰਦੀ ਉਹੀ ਹੁੰਦਾ ਹੈ, ਜਿਹੜਾ ਭੰਬੜਦਾਸ ਹੋਵੇ ਉਹਨੂੰ ਕੌਣ ਕਹਿੰਦਾ ਵੀ ਇਹ ਵੱਡਾ ਹੈ? ਉਸ ਤਾਂ ਦਰਵਾਸਾ ਵੀ ਆਪਣੇ ਆਪ ਨੂੰ ਬਹੁਤ ਵੱਡਾ ਕਹਿੰਦਾ ਸੀ, ਪਰ ਉਹ ਅਮਰੀਕ ਅੰਦਰ ਮਹਾਨਤਾ ਸੀ, ਸਹਿਣਸ਼ੀਲਤਾ ਸੀ, ਸੁਦਰਸ਼ਨ ਚੱਕਰ ਉਹਦੇ ਹੀ ਅੱਗਿਆ ਵਿੱਚ ਲਾਇਆ ਹੋਇਆ ਸੀ, ਉਹਦੀ ਰਖਵਾਲੀ ਕਰਦਾ ਸੀ। ਇਸ ਤਰ੍ਹਾਂ ਜਾਣੀ ਉਹ ਵੀਰ ਪ੍ਰਭੂ ਨੇ ਆ ਕੇ ਪ੍ਰੀਖਿਆ ਸਮੇਂ ਇਹਦੀ ਵੱਖੀ ਵਿੱਚ ਲੱਤ ਮਾਰੀ ਸੀ ਵਿਸ਼ਨੂੰ ਜੀ ਦੇ। ਉਹ ਕਵੀ ਸੰਤੋਖ ਸਿੰਘ ਜੀ ਇੱਥੇ ਉਹ ਦ੍ਰਿਸ਼ਟਾਂਤ ਵਜੋਂ ਵਰਤ ਰਹੇ ਆ ਵੀ ਗੁਰੂ ਅਰਦਾਸ ਸਾਹਿਬ ਜੀ ਦੀ ਵੀ ਪ੍ਰੀਖਿਆ ਕਰਨ ਵਾਸਤੇ ਮਾਨੂੰ ਜਿਹੜਾ ਦੱਤੂ ਨਾ ਵੀ ਪ੍ਰਭੂ ਬ੍ਰਹਮਣ ਵਰਗਾ ਹੀ ਹੈ, ਵੀ ਕਿੰਨੇ ਕੁ ਗੁਰੂ ਅਰਦਾਸ ਸਾਹਿਬ ਜੀ ਸਹਿਣਸ਼ੀਲਤਾ ਵਾਲੇ ਹੈ, ਜੇ ਉਹ ਲੱਤ ਮਾਰੀ ਐਵੇਂ ਕਹਿੰਦੇ ਨੇ ਲੱਤ ਮਾਰ ਦਿੱਤੀ ਹੈ ਗੁਰੂ ਅਰਦਾਸ ਸਾਹਿਬ ਜੀ ਦੇ ਸਿੰਘਾਸਨ ਤੇ ਗਿਰ ਕਰ ਪਰੇ। ਗੁਰੂ ਅਰਦਾਸ ਸਾਹਿਬ ਜੀ ਹੁਣ 100 ਸਾਲ ਤੋਂ ਉੱਪਰ ਦੀ ਉਮਰ ਵਾਲੇ ਸਨ, ਉਸ ਵੇਲੇ ਗੁਰਤਾ ਗੱਦੀ ਦੇ ਸਿੰਘਾਸਨ ਉੱਪਰੋਂ ਆਪ ਜੀ ਹੇਠਾਂ ਡਿੱਗ ਪਏ। ਬਿਰਧ ਸਰੀਰ ਕੰਪ ਬਹੁ ਕਰੇ। ਹਾਂ, ਬਿਰਧ ਸਰੀਰ ਸੀ, ਬੜਾ ਕਹਿੰਦੇ ਕੰਬਾ ਜਾ ਛਿੜਪੀ ਆਪ ਜੀ ਨੂੰ। ਬਹੁਰ ਸੰਭਾਰ ਉੱਠੇ ਤਤਕਾਲਾ। ਕਹਿੰਦੇ ਬੜੀ ਆਪਣੇ ਆਪ ਨੂੰ ਸੰਭਾਲ ਕੇ ਛੇਤੀ ਗੁਰੂ ਅਰਦਾਸ ਸਾਹਿਬ ਜੀ ਉੱਠ ਖੜੋਤੇ। ਕਹਿ ਦਾਤੂ ਕੇ ਚਰਨ ਕਿਰਪਾਲਾ। ਕਿਰਪਾਲੂ ਸਤਿਗੁਰੂ ਨੇ ਦਾਤੂ ਦੇ ਚਰਨ ਫੜ ਲਏ। ਕਰ ਕਮਲਨ ਸੋ ਮਰਦਨ ਕਰੇ। ਆਪਣੇ ਜਿਹੜੇ ਕਮਲ ਵਰਗੇ ਹੱਥ ਹੈ ਉਹਦੇ ਨਾਲ ਚਰਨਾਂ ਨੂੰ ਕਹਿੰਦੇ ਘੁੱਟਣਾ ਕੀਤਾ, ਮਰਨਾ ਕੀਤਾ, ਮੁੱਠੀ ਚਾਪੀ ਕੀਤੀ ਹੈ। ਬੇਨਤੀ ਸਹਿਤ ਸੋ ਵਾਕ ਉਚਾਰੇ। ਬੜੇ ਬੇਨਤੀਆਂ ਦੇ ਸਹਿਤ ਦਾਤੂ ਜੀ ਨੂੰ ਬਚਨ ਕਹੇ। ਇੱਕ ਤੋਂ ਸੇਵਾ ਕਰਤ ਰਹਿਓ ਹਾਂ। ਇਹ ਦਾਤੂ ਜੀ ਇੱਕ ਤਾਂ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਰਹਿ ਕੇ ਅਸੀਂ 12 ਸਾਲਿਆਂ ਸੇਵਾ ਕਰਦੇ ਰਹੇ। ਦੁਤੀਏ ਬੈ ਤੇ ਬਿਰਧ ਭਇਓ ਹਾਂ। ਹਾਂ, ਦੂਜੇ ਅਸੀਂ ਉਮਰ ਕਰਕੇ ਵੀ ਬਿਰਧ ਹੋ ਗਏ, ਅਸੀਂ ਸਖਤ ਜਿਹੀ ਹੋ ਗਿਆ ਹੈ। ਜਾਂ ਤੇ ਅਧਿਕ ਸਰੀਰ ਕਠੋਰ। 12 ਸਾਲ ਬਹੁਤਾ ਹੁਣ ਸਰੀਰ ਤੋਂ ਕੰਮ ਲਿਆ, ਸਰੀਰ ਬਿਰਧ ਹੋ ਗਿਆ, ਜਿਸ ਕਰਕੇ ਸਰੀਰ ਬਹੁਤ ਸਖਤ ਜਿਹਾ ਹੋ ਗਿਆ, ਕਰੜਾ ਹੋ ਗਿਆ। ਤੁਮਰੋ ਚਰਨ ਮ੍ਰਿਦੁਲ ਨਹਿ ਥੋਰਾ। ਸ੍ਰੀ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਛੋਟੇ ਸਪੁੱਤਰ ਹੈ, ਤੁਹਾਡੇ ਚਰਨ ਕੋਈ ਥੋੜੇ ਕੋਮਲ ਨਹੀਂ, ਬਹੁਤੇ ਨਰਮ ਕੂਲੇ ਨੇ। ਹੋਇਓ ਹੋਏ ਗੋ ਕਸ਼ਟ ਮਹਾਨਾ। ਹਾਂ, ਜਦੋਂ ਤੁਸੀਂ ਵੀ ਗੁੱਸੇ ਹੋ ਕੇ ਸਾਡੇ ਲੱਤ ਮਾਰਨੀ ਕੀਤੀ, ਉਦੋਂ ਤੁਹਾਨੂੰ ਬੜਾ ਕਹਿੰਦੇ ਬੜਾ ਦੁੱਖ ਹੋਇਆ ਹੋਊਗਾ, ਔਖਿਆਈ ਹੋਈ ਹੋਏਗੀ। ਛਿਮਹੋ ਭਇਓ ਅਪਰਾਧ ਅਜਾਨਾ। ਇਹ ਗੁਰੂ ਕੇ ਪੁੱਤਰ ਮਾਫ਼ ਕਰ ਦਿਓ, ਸਾਥੋਂ ਬੜਾ ਭਾਰੀ ਗੁਨਾਹ ਹੋ ਗਿਆ ਹੈ। ਸ੍ਰੀ ਗੁਰ ਕੇ ਸੁਤ ਹੋ ਵੱਡ ਭਾਗੇ। ਕਿਉਂਕਿ ਤੁਸੀਂ ਤਾਂ ਗੁਰੂ ਅੰਗਦ ਸਾਹਿਬ ਦੇ ਸੁਪੁੱਤਰ ਹੋ ਵੱਡੇ ਭਾਗਾਂ ਵਾਲੇ। ਹਿਤ ਮਮ ਹਿਤ ਕਰ ਇਤਨੋ ਦੁੱਖ ਲਾਗੇ। ਸਾਡੇ ਕਰਕੇ ਤੁਹਾਨੂੰ ਇਤਨਾ ਦੁੱਖ ਲੱਗਾ ਹੈ, ਬਹੁਤਾ ਦੁੱਖ ਲੱਗਾ ਜੀ, ਤੁਸੀਂ ਸਾਡੇ ਲੱਤ ਮਾਰੀ ਹੈ, ਤੁਹਾਡੇ ਦਰਦ ਹੋਇਆ ਹੋਣਾ ਹੈ। ਤੁਮਕੋ ਦੇਖਣਾ ਅਗਰ ਖਰੋਵਾ। ਆ ਜਦੋਂ ਗੁਰੂ ਕੇ ਪੁੱਤਰ ਤੁਸੀਂ ਆਏ ਸੀ, ਤੁਹਾਨੂੰ ਕਹਿੰਦੇ ਦੇਖ ਕੇ ਅਸੀਂ ਅੱਗਿਓਂ ਕਿਉਂ ਨੀ ਖੜਿਆ ਹੋਇਆ, ਕਿਉਂਕਿ ਪਿੱਠ ਪਿੱਛੇ ਪਿੱਛੇ ਪਿਛਲੀ ਤਰਫ ਦੀ ਆਇਆ ਸੀ, ਪਿੱਛੇ ਦੀ ਆ ਕੇ ਲੱਤ ਮਾਰੀ ਸੀ। ਪਰ ਫਿਰ ਵੀ ਨਿਮਰਤਾ ਨਾਲ ਕਹਿ ਰਹੇ ਹਨ ਕਿ ਤੁਹਾਨੂੰ ਦੇਖ ਕੇ ਅਸੀਂ ਖੜਨਾ ਸੀ ਉੱਠ ਕਰਕੇ। ਉਤੋ ਮਾਨ ਮਮ ਸੋ ਤੁਮ ਖੋਵਾ। ਇਹ ਕਹਿੰਦੇ ਸਾਡੇ ਮਨ ਦੇ ਵਿੱਚ ਮਾਣ ਜਿਹਾ ਸੀ, ਅਸੀਂ ਚੰਗਾ ਕੀਤਾ ਲੱਤ ਮਾਰ ਕੇ ਨਾ ਸਾਡਾ ਇਹ ਮਾਣ ਹੰਕਾਰ ਜਿਹਾ ਗੁਆਰ। ਧੰਨ ਗੁਰੂ ਅਮਰਦਾਸ ਸਾਹਿਬ ਜੀ ਲੱਤ ਖਾ ਕੇ ਵੀ ਫਿਰ ਵੀ ਆਪਣਾ ਗੁਨਾਹ ਹੀ ਦੱਸ ਰਹੇ ਹਨ। ਤਾੜਨ ਉਚਿਤ ਜਾਨ ਕਰ ਮਾਰਿਓ। ਇਹ ਦਾਤੂ ਪੁੱਤਰ ਤੁਸੀਂ ਬੜੇ ਸਿਆਣੇ ਹੋ, ਇਸ ਕਰਕੇ ਕਹਿੰਦੇ ਤਾੜਨ ਜੋਗੀ ਸਜ਼ਾ ਦੇਣ ਜੋਗੀ ਸੀ, ਇਸ ਕਰਕੇ ਤੁਸੀਂ ਸਾਨੂੰ ਮਾਰਿਆ। ਭਲੋ ਕਰਿਓ ਨਿਜ ਦਾਸ ਨਿਹਾਰਿਓ। ਤੁਸੀਂ ਆਪਣੇ ਘਰ ਦਾ ਦਾਸ ਵੇਖਿਆ ਏ, ਇਸ ਤਰ੍ਹਾਂ ਕਹਿੰਦੇ ਤੁਸੀਂ ਸਾਡਾ ਚੰਗਾ ਹੀ ਕੀਤਾ, ਸਾਨੂੰ ਸਤਰਕ ਕਰ ਦਿੱਤਾ। ਸੇਵਾ ਆਪਣੀ ਬਤਾਵਾ। ਗੁਰੂ ਅੰਗਦ ਸਾਹਿਬ ਦੇ ਸਪੁੱਤਰ ਜੀ ਆਇਆ, ਤੁਸੀਂ ਸਾਨੂੰ ਆਪਣੀ ਕੋਈ ਸੇਵਾ ਦੱਸੋ ਕੀ ਕਰੀਏ। ਕਰੋ ਸੋ ਤਤ ਛਿਨ ਰੋਸ ਹਟਾਵਾ। ਆਪਣਾ ਗੁੱਸਾ ਹਟਾਓ, ਗੁੱਸਾ ਰੋਕੋ, ਸੇਵਾ ਦੱਸੋ, ਬੜੀ ਛੇਤੀ ਉਹ ਕਰਾਂਗੇ, ਹੁਣੇ ਹੀ ਸੇਵਾ ਕਰੋ। ਸੁਨ ਦਾਤੂ ਕਰ ਕ੍ਰੋਧ ਉਚਾਰਿਓ। ਦਾਤੂ ਜੀ ਨੇ ਸੁਣ ਕੇ ਤਾਂ ਜ਼ਿਆਦਾ ਕ੍ਰੋਧ ਕਰਕੇ ਕਿਹਾ ਹੈ, ਇਹੋ ਕੈਸੇ ਤੈਂ ਪਿੰਡ ਪਿਸਾਰਿਓ ਡਿੰਪ ਪਸਾਰਿਓ। ਆ ਕ੍ਰੋਧ ਵਿੱਚ ਆਇਆ, ਕਹਿਣ ਲੱਗੇ ਤੁਸੀਂ ਇੱਥੇ ਕੀ ਆ ਕੇ ਪਖੰਡ ਜਾ ਫੈਲਾਇਆ ਹੈ। ਗੁਰਤਾ ਗਾਦੀ ਹੈ ਹਮ ਪਾਹੀ। ਇਹ ਜਿਹੜੀ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਦੀ ਸੀ, ਕਹਿੰਦੇ ਉਹ ਤਾਂ ਸਾਡੇ ਕੋਲ ਹੈ ਇਸ ਸਮੇਂ। ਤੈਂ ਬਾਂਧੀ ਸਿਰ ਪੱਗ ਸੋ ਨਾਹੀ। ਦਸਵੇਂ ਦਿਨ ਜਦੋਂ ਦਸਤਾਰ ਬੰਦੀ ਹੋਈ ਸੀ, ਉਦੋਂ ਆਪਣੇ ਸੀਸ ਤੇ ਥੋੜੋ ਤੈਂ ਪੱਗ ਬੰਨਣਾ ਕੀਤੀ ਸੀ। ਸਭ ਨੇ ਮੁਝ ਕੋ ਪਾਗ ਬੰਧਾਈ। ਤੇਰੇ ਦੇਖਦਿਆਂ ਸਾਰਿਆਂ ਨੇ ਮੈਨੂੰ ਹੀ ਪੱਗ ਬਣਾਈ ਸੀ, ਪਰ ਬੰਨੀ ਇਹਨੇ ਮੱਲੋ ਮੱਲੀ ਖੋ ਕੇ ਸੀ। ਤੈਂ ਕੈਸੇ ਕਰ ਆਪ ਪੁਜਾਈ। ਤੂੰ ਫਿਰ ਕਿਸ ਤਰ੍ਹਾਂ ਆਪਣੇ ਆਪ ਨੂੰ ਪੁਜਾਣ ਲੱਗ ਪਿਆ, ਮੱਥੇ ਟਿਕਾ, ਦਸਤਾਰ ਬੰਦੀ ਤਾਂ ਮੇਰੇ ਕੀਤੀ, ਪੱਗ ਤਾਂ ਮੇਰੇ ਬੰਨੀ ਗਈ ਹੈ। ਗੁਰੂ ਭਇਓ ਤੂੰ ਆਪੇ ਆਪ। ਸਾਡੇ ਹੁੰਦੇ ਆਪਣੇ ਆਪ ਹੀ ਗੁਰੂ ਹੋ ਗਿਆ ਹੈ। ਹਮੈ ਦੇਖ ਲਾਗਤ ਸੰਤਾਪ। ਕਰਕੇ ਤੇਰੇ ਵੱਲੀ ਦੇਖ ਦੇਖ ਕੇ ਸਾਨੂੰ ਬੜਾ ਭਾਰੀ ਦੁੱਖ ਲੱਗ ਰਿਹਾ, ਦੁੱਖ ਹੋ ਰਿਹਾ ਹੈ। ਇਹੋ ਪਖੰਡ ਨਹਿ ਮੋਹ ਸੁਹਾਵੈ। ਤੂੰ ਇੱਥੇ ਬੈਠ ਕੇ ਪਖੰਡ ਜਾ ਕਰ ਰਿਹਾ, ਮੈਨੂੰ ਨੀ ਸੌਂਦਾ, ਮੈਨੂੰ ਨੀ ਚੰਗਾ ਲੱਗਦਾ। ਇੱਕ ਸੰਗਤ ਆਵੈ ਹੈ ਇੱਕ ਜਾਵੈ। ਆ ਤੁਹਾਡਾ ਪਖੰਡ ਜਾ ਦੇ ਕੇ ਇੱਕ ਸੰਗਤ ਆਉਂਦੀ ਹੈ, ਇੱਕ ਮੱਥਾ ਟੇਕ ਕੇ ਚਲੀ ਜਾਂਦੀ ਹੈ। ਅਤ ਸੂਦੇ ਥੇ ਪਿਤਾ ਹਮਾਰੇ। ਦੇਖ ਲਓ ਸਾਡੇ ਜਿਹੜੇ ਪਿਤਾ ਗੁਰੂ ਅੰਗਦ ਸਾਹਿਬ ਜੀ ਬਹੁਤ ਸੁਧੇ ਸਾਧੇ ਸੀ, ਨਿਰਸ਼ਲ ਛੋਟ ਸੀ। ਕਰੀ ਸੇਵ ਤਿਨਕੀ ਛਲ ਧਾਰੇ। ਛਲ ਪ੍ਰੇਵ ਜਾ ਧਾਰ ਕੇ ਉਹਨਾਂ ਦੇ ਕਹਿੰਦੇ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ। ਝੂਠ ਸਾਚ ਤਿੰਤੇ ਕਹਿਵਾਏ। ਕਹਿੰਦੇ ਲੋਕਾਂ ਰਾਹੀਂ ਬਾਬਾ ਬੁੱਢਾ ਸਾਹਿਬਾਨ ਕਹਿੰਦੇ ਝੂਠ ਸਰਸ ਜਾ ਕਹਿ ਕਹਾ ਕੇ ਬਨ ਬੈਠਿਓ ਗੁਰ ਗਰਬ ਵਧਾਏ। ਤੂੰ ਬੋਲੋ ਮੱਲੀ ਗੁਰੂ ਬਣ ਬੈਠਾ ਹੈ, ਹੰਕਾਰ ਵਧਾ ਲਿਓ। ਇਸ ਥਲ ਤੇ ਉੱਠ ਕਰ ਚੱਲ ਜਾਈਏ। ਕਹਿੰਦੇ ਬਸ ਇਹੀ ਹੈ ਸੇਵਾ, ਵੀ ਇਸ ਗੋਇੰਦਵਾਲ ਤੋਂ ਉੱਠ ਕੇ ਤੂੰ ਹੁਣੇ ਚਲਾ ਜਾ, ਬਾਹਰ ਨਾ ਬੈਠੇ ਹਾਂ ਦੰਬ ਕਮਾਈਏ। ਮੁੜ ਕੇ ਨੀ ਇੱਥੇ ਗੱਦੀ ਲਾ ਕੇ ਬੈਠਣਾ, ਪਖੰਡ ਜਾ ਨੀ ਕਰਨਾ ਤੈਨੇ। ਪਿਤਾ ਹਮਾਰੇ ਕਹਿ ਤੁਝ ਤਾਈ। ਕਹਿੰਦੇ ਸਾਡੇ ਜਿਹੜੇ ਪਿਤਾ ਸੀ ਉਹ ਤੇਰੇ ਤਾਈ ਉਹਨਾਂ ਨੇ ਕਿਹਾ ਸੀ। ਨਗਰੀ ਗੋਇੰਦਵਾਲ ਵਸਾਈ। ਕਹਿੰਦੇ ਸਾਡੇ ਪਿਤਾ ਨੇ ਕਹਿ ਕੇ ਨਾ ਤੇਰੇ ਤਾਈ ਉਹ ਗੋਂਦੇ ਖੰਦਰੀ ਦੇ ਨਾਲ ਭੇਜਿਆ ਤੇ ਗੋਇੰਦਵਾਲ ਨਗਰ ਵਸਾਇਆ ਸੀ, ਸਾਡੇ ਪਿਤਾ ਨੇ ਤੈਨੂੰ ਕਹਿ ਕੇ। ਬੈਠਿਓ ਮਾਲਕ ਤਿਸ ਕੋ ਹੋਏ। ਕਹਿੰਦੇ ਉਹ ਗੋਇੰਦਵਾਲ ਨਗਰ ਦਾ ਮਾਲਕ ਤੂੰ ਬਣ ਕੇ ਬਹਿ ਗਿਆ, ਇਹ ਤਾਂ ਸਾਡੇ ਪਿਤਾ ਨੇ ਕਹਿ ਕੇ ਗੋਇੰਦਵਾਲ ਨਗਰ ਵਸਾਇਆ ਸੀ। ਹਮਕੋ ਨਹਿ ਜਾਣਿਓ ਕਿਤ ਕੋਏ। ਸਾਨੂੰ ਕੋਈ ਜਾਣਿਆ ਨੀ ਵੀ ਕਿਤੇ ਦਾ ਕੋਈ ਹੈਗਾ, ਗੁਰੂ ਕਾ ਪੁੱਤਰ ਵੀ ਕੋਈ ਹੈਗਾ ਤੂੰ ਆਪੇ ਆਪ ਹੀ ਬਣ ਬੈਠਾ ਹੈ। ਅਬ ਸੇਵਾ ਕੁਛ ਨਹੀਂ ਹਮਾਰੀ। ਚੰਗਾ ਵੀ ਅਮਰਦਾਸ ਸਾਹਿਬ ਸੁਣ ਲਾ, ਹੁਣ ਸਾਡੀ ਗੁਰੂ ਕੇ ਪੁੱਤਰਾਂ ਦੀ ਕੋਈ ਸੇਵਾ ਟਹਿਲ ਨਹੀਂ। ਉਠ ਗਮ ਨਾ ਤੂਰਨ ਤਾ ਧਾਰੀ। ਬਸ ਇਹੀ ਗੱਲ ਹੈ, ਤੂੰ ਛੇਤੀ ਉੱਠ ਕੇ ਤੂੰ ਚਲਾ ਜਾ, ਤੁਰ ਜਾ ਹੁਣ। ਇਹੀ ਸੁਣ ਕਰ ਸਭਾ ਨਾ ਬੋਲ ਸਕੈ ਹੈ। ਜਿੰਨੇ ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ ਵੀ ਸਭਾ ਲਾ ਕੇ ਸਿੱਖ ਬੈਠੇ, ਕੋਈ ਬੋਲ ਨਹੀਂ ਸਕਿਆ। ਕਰਤ ਢੀਠਤਾ ਬਦਨ ਤਕੈ ਹੈ। ਹਾਂ, ਕਹਿੰਦੇ ਜਿਵੇਂ ਢੀਠਤਾ ਹੀ ਕਰ ਰਿਹਾ ਹੈ, ਵੇਖ ਵੇਖ ਕੇ ਸੇਵਕ ਤੱਕੀ ਜਾ ਰਹੇ, ਵੇਖੀ ਜਾ ਰਹੇ। ਗੁਰ ਕੋ ਡਰ ਧਰ ਬੈਠ ਰਹੇ ਹੈ। ਕਿਉਂਕਿ ਗੁਰੂ ਅਮਰਦਾਸ ਸਾਹਿਬ ਦਾ ਡਰ ਪੈ, ਜਿਸ ਕਰਕੇ ਸਾਰੇ ਸਿੱਖ ਚੁੱਪ ਚੁਪਾਤੇ ਜੇ ਬੈਠ ਰਹੇ। ਭਲੇ ਬੁਰੇ ਕਿਸ ਹੂੰ ਨਾ ਕਹੇ ਹੈ। ਹਾਂ, ਕਹਿੰਦੇ ਨਾ ਕਿਸੇ ਨੂੰ ਚੰਦਾ ਨਾ ਕਿਸੇ ਨੂੰ ਘੁੰਮਦਾ ਕਹਿ ਰਹੇ, ਭੁਰਾ ਭਲਾ ਕਹਿ ਨਹੀਂ ਰਹੇ, ਡਰਦੇ ਹੋਏ। ਬਿਸਮਤ ਪਿਖ ਗੁਰ ਗੌਰਵ ਤਾਈ। ਜਿੰਨੇ ਗੁਰੂ ਕੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਗੌਰਵ ਤਾਈ ਦੇਖ ਦੇਖ ਕੇ ਚਰਜ ਹੋ ਰਹੇ। ਹੋਰੇ ਪੁਰਖਨ ਕੀ ਹਰਿਵਾਈ। ਦਸੂ ਦਤੂ ਵਰਗੇ ਜਿਹੜੇ ਹੌਲੇ ਪੁਰਖ ਹੈ, ਉਹਨਾਂ ਦਾ ਹੌਲਾਪਨ ਹਲਕਾਪਨ ਦੇਖ ਰਿਹਾ ਵੀ ਕਿਵੇਂ ਹੋਛੇ ਨਿਕੰਮੇ ਕਿਵੇਂ ਬਣ ਬਣ ਬਹਿੰਦੇ ਆਪੀ। ਤਬ ਲੋ ਪਸਚਮ ਰਬ ਅਸਤਾਇਓ। ਇਹਨੇ ਨੂੰ ਕਹਿੰਦੇ ਪਿੱਛੋਂ ਦੀ ਤਰਫ ਜਿਹੜਾ ਸੂਰਜ ਛਿਪ ਗਿਆ ਹੈ। ਸੰਧਿਆ ਭਈ ਤਿਮਰ ਗਨ ਛਾਇਓ। ਸ਼ਾਮ ਦਾ ਸਮਾਂ ਹੋਇਆ, ਹਨੇਰਾ ਛਾ ਗਿਆ, ਹਨੇਰਾ ਫੈਲ ਗਿਆ ਹਰ ਪਾਸੇ। ਸਭ ਉੱਠ ਉੱਠ ਆਪਣੇ ਅਸਥਾਨਾ। ਗੁਰੂ ਕੇ ਸਿੱਖ ਸੀ ਸਭਾ ਵਿੱਚੋਂ ਉੱਠ ਉੱਠ ਕੇ ਆਪੋ ਆਪਣੇ ਸਥਾਨਾਂ ਵਿੱਚ। ਮਤ ਬਿਸਮਤ ਹੋਏ ਕੀਨ ਪਿਆਨਾ। ਬੁੱਧੀ ਵਿੱਚ ਚੱਲ ਹੱਕੇ ਬੱਕੇ ਜੇ ਹੋ ਕੇ ਚੱਲਣਾ ਕੀਤਾ ਘਰਾਂ ਵੱਲੋਂ। ਸ੍ਰੀ ਗੁਰ ਆਪਣੋ ਸੋਵਨ ਥਾਨ। ਇੱਧਰ ਜੋ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਬਿਰਾਜਣ ਵਾਲਾ ਸਥਾਨ ਸੀ ਚੁਬਾਰਾ ਸਾਹਿਬ। ਜਾਏ ਬਿਰਾਜੇ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਉਹ ਚੁਬਾਰਾ ਸਾਹਿਬ ਸਥਾਨ ਵਿੱਚ ਜਾ ਬਿਰਾਜੇ ਨੇ। ਦਾਤੂ ਰਹਿਓ ਤਿਸੀ ਥਲ ਮਾਹੇ। ਤੇਰਾ ਦਾਤੂ ਹੈ ਕਹਿੰਦੇ ਉਸੇ ਥਾਂ ਤੇਰੇ ਜਿੱਥੇ ਬੋਲੀ ਸਾਹਿਬ ਦੇ ਨੇੜੇ ਗੁਰਦੁਆਰਾ ਬਣਿਆ ਹੋਇਆ ਨਾ, ਇੱਥੇ ਹੀ ਗੁਰੂ ਅਮਰਦਾਸ ਸਾਹਿਬ ਜੀ ਦੀਵਾਨ ਲਾਉਂਦੇ ਹੁੰਦੇ ਸੀ, ਇਸ ਥਾਂ ਤੇ ਰਿਹਾ ਹੈ। ਕੁਛ ਸੇਵਕ ਜਿਹਾ ਸੰਗੀ ਆਹੇ। ਹਾਂ, ਇਹਦੇ ਦਾਤੂ ਦੇ ਕੋਈ ਨਾਲ ਸੰਗੀ ਸਾਥੀ ਸੇਵਕ ਜੀ ਵੀ ਹੈਗੇ ਸਨ। ਦੋਹਰਾ ਸ੍ਰੀ ਗੁਰ ਅਮਰ ਵਿਚਾਰ ਕੈ। ਇਧਰ ਰਾਤ ਦੇ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੋਚ ਵਿਚਾਰ ਕੇ, ਕਲ ਹੈ ਬੁਰੀ ਬਹੁਮਾਨ। ਜਿਹੜੀ ਲੜਾਈ ਹੈ ਤਾਂ ਬਹੁਤ ਬੁਰੀ ਹੁੰਦੀ ਆ, ਮੰਨਿਆ ਹੈ ਵੀ ਲੜਾਈ ਕਰਨੀ ਕੋਈ ਚੰਗੀ ਗੱਲ ਨਹੀਂ ਹੁੰਦੀ। ਨਿਸ ਆਦਿ ਮਹਿ ਨਿਕਸ ਕਰਕੇ ਅੱਧੀ ਰਾਤ ਹੀ ਆਪ ਜੀ ਨਿਕਲ ਪਏ ਨੇ। ਵਹਿਰ ਕੀਰ ਪ੍ਰਸਥਾਨ। ਗੋਇੰਦਵਾਲ ਤੋਂ ਬਾਹਰ ਬਾਹਰ ਆਪ ਜੀ ਨੇ ਚੱਲਣਾ ਕੀਤਾ, ਗੋਇੰਦਵਾਲ ਤੋਂ ਬਾਹਰ ਨਿਕਲ ਤੁਰੇ। ਚੌਪਈ ਚੱਲੇ ਇਕਾਂਕੀ ਕਛੂ ਨਾ ਲੀਨਾ। ਕੱਲੇ ਗੁਰੂ ਮਹਾਰਾਜ ਜੀ ਚੱਲੇ ਆ, ਕੁਝ ਵੀ ਨੀ, ਕੋਈ ਸੰਗੀ ਸਾਥੀ ਦਾਸ ਨੀ ਨਾਲ ਲਿਆ। ਬਿਨ ਪਦ ਤਰਾਨ ਪਿਆਨੋ ਕੀਨਾ। ਹੋਰ ਕੀ ਹੈ, ਚਰਨਾਂ ਵਿੱਚ ਜੋੜਾ ਵੀ ਨਹੀਂ ਪਾਏ, ਤੋ ਤੂੰ ਬਿਨਾ ਹੀ ਕਹਿੰਦੇ ਚੱਲਣਾ ਕੀਤਾ, ਨੰਗੇ ਪੈਰੀ ਚੱਲ ਪਏ। ਬਾਸੁਰ ਕੀ ਨਗਰੀ ਤੇ ਉਰੇ। ਆਪਣਾ ਜਿਹੜਾ ਬਾਸੁਰ ਕਾ ਨਗਰ ਹੈ, ਉਸ ਤੋਂ ਉਰੇ ਬਾਹਰ ਬਾਹਰ ਖੇਤਾਂ ਵਿੱਚ। ਸੁੰਦਰ ਅਵਨੀ ਤਹਾ ਨਿਹਾਰੇ। ਉੱਥੇ ਸੋਹਣੀ ਜਿਹੜੀ ਧਰਤੀ, ਆਪ ਦਾ ਖੇਤ ਹੀ ਸੀ ਉਹ ਵਿਛਿਆ ਹੈ। ਤੇਨ ਪਾਲਕੋ ਕੋਸ਼ਟ ਹੇਰਾ। ਕਹਿੰਦੇ ਇਸ ਤਰ੍ਹਾਂ ਗਊਆਂ ਦੇ ਜਿਹੜੇ ਪਾਲਣ ਵਾਲੇ ਰੱਖਿਆ ਕਰਨ ਵਾਲੇ ਗਵਾਲੇ ਹੁੰਦੇ, ਉਹਨਾਂ ਦਾ ਕੋਠਾ ਵੇਖਿਆ ਹੈ ਤਾਂ ਆਪਣੇ ਖੇਤ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਮਕਾਨ ਬਣਾਇਆ ਹੋਇਆ ਸੀ। ਜਦੋਂ ਕੋਈ ਆਪਣਾ ਕੰਮ ਧੰਦਾ ਕਰਕੇ ਵਿਹਲੇ ਹੋ ਜਾਂਦੇ ਰਾਤ ਦੇ ਸਮੇਂ, ਫਿਰ ਇਹ ਕੋਠੇ ਵਿੱਚ ਬੈਠ ਕੇ ਖੇਤ ਵਿੱਚ ਆਪ ਭਜਨ ਕਰਿਆ ਕਰਦੇ ਸਨ। ਜਦੋਂ ਆਪ ਜੀ ਉੱਧਰੋਂ ਚੱਲ ਕੇ ਇੱਥੇ ਫਿਰ ਗੋਇੰਦਵਾਲ ਵਿਖੇ ਆ ਗਏ, ਬਾਅਦ ਵਿੱਚ ਫਿਰ ਉੱਥੇ ਜਿਹੜੇ ਆ ਗਵਾਲੇ ਗੁਲੇ ਗੂੰਆਂ ਵਾਲੇ ਗੁੱਜਰ ਜੇ, ਇਹ ਉੱਥੇ ਖੁੱਲ੍ਹ ਖਾਲੀ ਜਿਹਾ ਦੇਖ ਕੇ ਰਹਿਣ ਲੱਗ ਪਏ ਸਨ। ਜਿਸ ਕਰਕੇ ਉੱਥੇ ਇਨਪਾਲ ਵੀ ਗੁਜਰਾਂ ਗਵਾਲਿਆਂ ਦਾ ਇਹ ਕੋਠਾ ਹੈ, ਉਹ ਕਹਿਣ ਲੱਗੇ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਭਜਨ ਸਿਮਰਨ ਕਰਨ ਵਾਲਾ ਮਕਾਨ ਖੇਤ ਵਿੱਚ ਹੀ ਸੀ। ਆਪਣਾ ਖੇਤ ਦਾ ਮਕਾਨ ਦੇਖਿਆ ਹੈ, ਜਿਸ ਦਰ ਪਰ ਲਿਖ ਕੀਨ ਬਸੇਰਾ। ਆਹ ਮਕਾਨ ਦੇ ਦਰਵਾਜ਼ੇ ਉੱਪਰ ਲਿਖ ਕੇ ਨਾ ਕੁਝ ਅੱਖਰ ਤੇ ਉਹਦੇ ਵਿੱਚ ਨਿਵਾਸ ਕਰ ਲਿਆ ਹੈ। ਇਸ ਦਰ ਜੋ ਨਰ ਕਰ ਹੈ ਉਪਾਏ, ਦਰਵਾਜ਼ਾ ਜਾ ਬੰਦ ਕਰਕੇ ਤੇ ਇਸ ਤਰ੍ਹਾਂ ਇਹ ਲਿਖਿਆ ਉੱਪਰ ਪਹਿਲਾਂ ਵੀ, ਜਿਹੜਾ ਇਹ ਦਰਵਾਜ਼ੇ ਨੂੰ ਆ ਕੇ ਕੋਈ ਪੜੇਗਾ ਖੋਲੇਗਾ, ਤਿਸ ਕੇ ਗੁਰ ਨਹਿ ਸਿੱਖ ਹਮਾਰੇ, ਉਸਦੇ ਅਸੀਂ ਗੁਰੂ ਨਹੀਂ ਹੋਵਾਂਗੇ, ਉਹ ਸਾਡਾ ਸਿੱਖ ਨਹੀਂ ਹੋਵੇਗਾ। ਲੋਕ ਪਰਲੋਕ ਦੌਨ ਹੀ ਖੋਵੇ, ਜਿਹੜਾ ਵੀ ਇਹ ਦਰਵਾਜ਼ੇ ਨੂੰ ਆ ਕੇ ਖੋਲੇਗਾ ਉਹ ਦੋਵੇਂ ਲੋਕਾਂ ਲੋਕ ਪਰਲੋਕ ਨੂੰ ਗਵਾ ਲਵੇਗਾ। ਨਹੀਂ ਸਕਾ ਸਹਾਇਕ ਹਮ ਤਬ ਹੋਵੇ, ਆਹ ਜਿਹੜਾ ਸਿੱਖ ਹੈ ਜਿਹੜਾ ਇਹ ਦਰਵਾਜ਼ੇ ਨੂੰ ਆ ਕੇ ਖੋਲੇਗਾ ਅਸੀਂ ਉਹਦੇ ਲੋਕ ਪਰਲੋਕ ਵੀ ਸਹਾਇਕ ਨਹੀਂ ਹੋਵਾਂਗੇ। ਚਿਣ ਦਰ ਕੋ ਲੱਖ ਕੈ ਸੁਭ ਪ੍ਰਵੇਸ਼ੇ, ਇਸ ਤਰ੍ਹਾਂ ਦਰਵਾਜ਼ੇ ਨੂੰ ਚਿੜ ਕੇ ਤੇ ਲਿਖ ਕੇ ਉਹਦੇ ਵਿੱਚ ਪ੍ਰਵੇਸ਼ ਹੋ ਗਏ ਆਪ ਜੀ। ਪਦਮ ਆਸਨ ਕਰ ਸ੍ਰੀ ਗੁਰ ਬੈਸੇ, ਜਿਹੜਾ ਪਦਮ ਆਸਨ ਹੈ ਉਹ ਲਾ ਕੇ ਸਤਿਗੁਰੂ ਜੀ ਬੈਠ ਕੇ, 84 ਆਸਨ ਹੈ, ਜਿਵੇਂ ਹੰਸ ਆਸਨ ਹੈ, ਮਯੂਰ ਆਸਨ ਹੈ, ਕਪਾਲੀ ਆਸਨ ਹੈ, ਸਿੱਧ ਆਸਨ ਹੈ, 84 ਆਸਨ ਹੈ। ਇੱਕ ਪੁਸਤਕ ਛਪੀ ਹੋਈ ਹੈ ਯੋਗ ਆਸਨ, ਜਿਹਦੇ ਵਿੱਚ 84 ਆਸਨ ਉਹਦੀਆਂ ਫੋਟੋਆਂ ਵੀ ਦਿੱਤੀਆਂ ਹੋਈਆਂ ਹਨ, ਅਤੇ ਉਹਦੇ ਲਾਉਣ ਦਾ ਤਰੀਕਾ ਵੀ ਥੋੜ੍ਹਾ ਥੋੜ੍ਹਾ ਦੱਸਿਆ ਹੋਇਆ ਵੀ ਮਯੂਰ ਆਸਨ ਇਉਂ ਲਾਈਦਾ ਹੈ, ਅਤੇ ਉਹਦੀਆਂ ਵਿਸ਼ੇਸ਼ਤਾਈਆਂ ਵੀ ਕੋਈ ਖੂਬੀਆਂ ਵੀ ਦੱਸੀਆਂ ਵੀ ਜੇ ਕਪਾਲੀ ਆਸਨ ਲਾਈਏ ਤਾਂ ਆਹ ਰੋਗਾਂ ਦਾ ਇਲਾਜ ਹੋ ਜਾਂਦਾ, ਫਾਇਦੇ ਹੁੰਦੇ ਹੈ, ਜੇ ਹੰਸ ਆਸਨ ਲਾਈਏ ਫਿਰ ਆਹ ਹੁੰਦਾ, ਜੇ ਕਮਲ ਆਸਨ ਪਦਮ ਆਸਨ ਲਾਈਏ ਸਿੱਧ ਆਸਨ ਲਾ ਕੇ ਬੈਠੀਏ ਇਹ। ਇਸ ਤਰ੍ਹਾਂ ਕਹਿੰਦੇ ਜਿਹੜਾ ਪਦਮ ਆਸਨ ਜਿਵੇਂ ਕਮਲ ਫੁੱਲ ਹੁੰਦਾ ਨਾ, ਇਸ ਤਰ੍ਹਾਂ ਪਦਮ ਆਸਨ ਲਾ ਕੇ ਆਪ ਜੀ ਬੈਠ ਕੇ ਦੋਹੀ ਜਿਹੜੇ ਸਿੱਧ ਆਸਨ ਅਤੇ ਪਦਮ ਆਸਨ ਹੈ ਮਹਾਨ ਨੇ। ਸਿੱਧ ਆਸਨ ਹੈ ਵੀ ਜਿਹੜਾ ਕੋਈ ਸੱਜਾ ਜਿਹੜਾ ਚਰਨ ਦਾ ਉਹ ਖੱਬੇ ਪੱਟ ਉੱਪਰ ਰੱਖ ਲੈਣਾ, ਅਤੇ ਜਿਹੜਾ ਖੱਬਾ ਚਰਨ ਹੈ ਉਹ ਸੱਜੇ ਪੱਟ ਉੱਪਰ ਰੱਖ ਲੈਣਾ, ਇਸ ਤਰ੍ਹਾਂ ਜਿਹੜੀ ਉਹ ਢੂਈ ਜੀ ਹੈ ਪਿੱਠ ਜੀ ਐਨ ਸਿੱਧੀ ਕਰ ਲੈਣੀ, ਐਨ ਰੀੜ੍ਹ ਜੀ ਸਿੱਧੀ ਕਰ ਲੈਣੀ, ਸਿੱਧੇ ਹੋ ਕੇ ਬੈਠਣਾ। ਇਹ ਜਿਹੜੀਆਂ ਬਾਹਾਂ ਹਨ ਹੱਥ ਹੈ ਉਹ ਪਿਛਲੀ ਤਰਫ ਸੱਜੇ ਤਰਫ ਪਿੱਠ ਪਿੱਛੇ ਦੀ ਕਰਕੇ, ਅਤੇ ਜਿਹੜਾ ਚਰਨਾਂ ਦੇ ਅੰਗੂਠੇ ਦੇ ਫੜ ਲੈਣੇ ਪਿਛਲੀ ਤਰਫ ਬਾਹਾਂ ਜੀਆਂ ਕਰਕੇ, ਹੱਥ ਨਾਲ ਸੱਜਾ ਖੱਬਾ ਅੰਗੂਠਾ ਫੜ ਕੇ ਬਹਿ ਜਾਣਾ ਅਤੇ ਤ੍ਰਿਪਟੀ ਵਿੱਚ ਧਿਆਨ ਕਰਨਾ, ਇਹਨੂੰ ਸਿੱਧ ਆਸਨ ਕਹਿੰਦੇ ਨੇ। ਇਸ ਤਰ੍ਹਾਂ ਸਿੱਧ ਆਸਨ ਅਤੇ ਪਦਮ ਆਸਨ ਦੋਹਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ, ਕਿਉਂਕਿ ਪਦਮ ਆਸਨ ਨਾਲ ਅਤੇ ਸਿੱਧ ਆਸਨ ਨਾਲ ਨੀਂਡ ਘੱਟ ਆਉਂਦੀ, ਆਲਸ ਆਉਂਦੀ ਹੈ, ਸਰੀਰ ਘਸਿਆ ਰਹਿੰਦਾ ਇਹ ਦੋ ਆਸਨਾਂ ਨਾਲ। ਇਸ ਕਰਕੇ ਆਪ ਜੀ ਪਦਮ ਆਸਨ ਲੈ ਕੇ ਬਹਿ ਗਏ ਹਨ। ਛਪੇ ਤਹਾ ਨਹਿ ਜਾਣੈ ਕੋਉ, ਹਾਂ ਇਸ ਤਰ੍ਹਾਂ ਕਹਿੰਦੇ ਆ ਕੇ ਛਪ ਗਏ ਗੁਰ ਧੋਵੇ ਕੋਈ ਜਾਣ ਨਹੀਂ ਸਕਿਆ ਹੈ। ਨਿਜ ਸਰੂਪ ਮਹਿ ਥਿਤ ਬ੍ਰਿਤ ਹੋ, ਆਪਣਾ ਜਿਹੜਾ ਸਵੈ ਸਰੂਪ ਸਚਿਤ ਹੈ ਉਹਦੇ ਵਿੱਚ ਹੀ ਬਿਰਤੀ ਸਥਿਤ ਹੋ ਗਈ ਹੈ, ਆਪਣੇ ਸਚਿਤ ਆਨੰਦ ਸਰੂਪ ਵਿੱਚ ਹੀ ਜੁੜ ਗਈ ਹੈ। ਅਚਲ ਸਮਾਧ ਅਗਾਦ ਲੱਗੀ ਹੈ, ਇਸ ਤਰ੍ਹਾਂ ਕਹਿੰਦੇ ਜਿਹੜੀ ਸਮਾਧੀ ਹੈ ਚੱਲ ਹੈ ਅਗਾਧ ਸਰੂਪ ਵਿੱਚ ਲੱਗ ਗਈ ਹੈ, ਜਿਹੜਾ ਹਾਥ ਨੂੰ ਰਹਿਤ ਸਰੂਪ ਉਹਦੇ ਵਿੱਚ ਚੱਲ ਸਮਾਧੀ ਲੱਗ ਗਈ ਆਪ ਜੀ। ਬ੍ਰਹਮ ਸਰੂਪ ਆਨੰਦ ਭਗੀ ਹੈ, ਜਿਹੜਾ ਬ੍ਰਹਮ ਵਿਆਪਕ ਸਰੂਪ ਹੈ ਉਹਦੇ ਆਨੰਦ ਵਿੱਚ ਕਹਿੰਦੇ ਰੰਗੀ ਗਈ ਹੈ ਬਿਰਤੀ। ਪ੍ਰਾਤ ਭਈ ਗੁਰ ਨਹਿ ਤਹਿ ਪਾਏ, ਜਦੋਂ ਸਵੇਰ ਹੋਈ ਹੈ ਚੁਬਾਰਾ ਸਾਹਿਬ ਵਾਲੇ ਥਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਪਾਇਆ ਨਹੀਂ ਹੈ। ਖੋਜਤ ਹੈ ਸਭ ਕਹਾਂ ਸਿਧਾਰੇ, ਸਾਰੇ ਸਿੱਖ ਲੱਭਦੇ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਰਾਤ ਨੂੰ ਕਿੱਧਰ ਚਲੇ ਗਏ। ਇਤ ਉਤ ਦੇਖ ਰਹੇ ਨਹਿ ਪਾਇਓ, ਇੱਧਰ ਉੱਧਰ ਗੁਰੂ ਕੇ ਸਿੱਖ ਦੇਖ ਰਹੇ ਹੈ, ਕਿਸੇ ਪਾਸੇ ਨਾ ਪਾਇਆ ਕਿਸੇ ਪਾਸੇ ਨਾ ਲੱਭੇ। ਸੁਣ ਕਰ ਦਾਤੂ ਉਰ ਹਰ ਖਾਇਓ, ਇੱਧਰ ਜਦੋਂ ਦਾਤੂ ਨੂੰ ਪਤਾ ਚੱਲਿਆ ਵੀ ਗੁਰੂ ਅਮਰਦਾਸ ਸਾਹਿਬ ਤਾਂ ਚਲੇ ਗਏ ਗਿਆ, ਰਾਤ ਨੂੰ ਨਿਕਲ ਗਿਆ, ਬਹੁਤ ਖੁਸ਼ ਹੋਇਆ ਹੈ। ਗੁਰ ਕੀ ਵਸਤ ਸਕਲ ਅਪਣਾਈ। ਫਿਰ ਕੀ ਸੀ, ਜਿਹੜੇ ਗੁਰੂ ਘਰ ਦੀ ਵਸਤੂ ਥੋੜੀ ਬਹੁਤੀ ਹੈ ਸੀ, ਇਹਨੇ ਆਪਣੀ ਬਣਾ ਲਈ, ਆਪਣੀ ਕਬਜ਼ੇ ਕਰ ਲਈ। ਵਸਤਰ ਵਿਭੂਖਣ ਤਨ ਪਹਿਰਾਈ। ਹਾਂ, ਜਿਹੜੇ ਕੋਈ ਵਸਤਰ ਤੇ ਗਹਿਣੇ ਹੈ ਆਪਣੇ ਸਰੀਰ ਤੇ, ਚੰਗੀ ਤਰ੍ਹਾਂ ਸਜ ਵਜ ਬੈਠੇ, ਬਣ ਬੈਠਾ ਹੈ ਬਹਿਣ ਕੇ। ਗੁਰਤਾ ਗਾਦੀ ਬੈਠ ਸਜਾਈ। ਉਹ ਇਸ ਤਰ੍ਹਾਂ ਕਹਿੰਦੇ ਗੁਰਤਾ ਗੱਦੀ ਬਹਿ ਕੇ ਸਜਾ ਬਜਾ ਲਈ ਹੈ, ਜਾਨੀ ਬੰਠਣ ਕੇ ਬਹਿ ਗਾ ਗੱਦੀ ਤੇ। ਕਰਤ ਪ੍ਰਤੀਖਣ ਕੋ ਚੱਲ ਆਈ। ਇਧਰ ਕਹਿੰਦੇ ਝਾਕ ਕੇ ਉਡੀਕਾਂ ਜਾ ਕਰਦਾ ਵੀ ਕੋਈ ਮੱਥਣ ਟੇਕਣ ਵਾਲਾ ਆਵੇਗਾ ਸਿੱਖ ਸੇਵਕ। ਨਹਿ ਸੰਗਤ ਤਿਸ ਨਿਕਟ ਗਈ ਹੈ। ਹਾਂ, ਜਿੰਨੀ ਗੁਰੂ ਕੀ ਸਿੱਖ ਸੰਗਤ, ਦਾਤੂ ਦੇ ਨੇੜੇ ਤੇੜੇ ਨੀ ਕੋਈ ਗਈ ਹੈ। ਕਰੀ ਅਵਗਿਆ ਕੁਪਤ ਪਈ ਹੈ। ਗੁਰਦਾਸ ਸਾਹਿਬ ਦੀ ਨਿਰਾਦਰੀ ਬਿਰ ਵੀ ਕੀਤੀ ਹੈ, ਜਿਸ ਕਰਕੇ ਸੰਗਤ ਹੈ ਇਹਦੇ ਤੇ ਕ੍ਰੋਧਵਾਨ ਹੋਈ ਹੋਈ ਹੈ, ਔਖੀ ਹੋਈ ਬੈਠੀ ਹੈ। ਦੇਖ ਦੂਰ ਤੇ ਇਤ ਉਤ ਹੋਏ। ਜਦੋਂ ਦੂਰੋਂ ਦੇਖ ਲੈਂਦੇ ਆ ਵੀ ਇਹ ਤਾਂ ਦਾਤੂ ਬੈਠਾ ਹੈ, ਖਾਲੂ ਸੜਿਆ ਮੱਚਿਆ, ਕਹਿੰਦੇ ਇੱਧਰ ਉੱਧਰ ਹੋ ਜਾਂਦੇ। ਸਾਦਰ ਨਿਮਰ ਭਇਓ ਨਹਿ ਕੋਏ। ਸਤਿਕਾਰ ਨਾਲ ਨੇੜੇ ਆ ਕੇ ਕੋਈ ਨਿਮਿਆ ਨੀ, ਕੋਈ ਝੁਕਿਆ ਨੀ, ਕਿਸੇ ਨੇ ਮੱਥਾ ਨੀ ਇਹਨੂੰ ਟੇਕਿਆ ਹੈ। ਦੁੱਖ ਹੈ ਦੇਖ ਕਰ ਸਿੱਖ ਮਹਿਨੇ। ਹਾਂਜੀ, ਦੁੱਖ ਹੈ ਦੇਖ ਕਰ ਸਿੱਖ ਮਾਹਨੇ। ਮਾਹਨੇ ਸਿੱਖ ਮਾਹਨੇ। ਦੁੱਖ ਹੈ ਦੇਖ ਕਰ ਸਿੱਖ ਮਹਿਨੇ। ਮਹਾਨੇ ਤਾਂ ਨੀ ਹੈਗਾ, ਮਹਾਨੇ ਹੈਗਾ, ਅਰੇ ਮੇਰੇ ਕੰਨਾਂ ਲੱਗਾ ਹੋਇਆ। ਹਾਂ, ਇਸ ਤਰ੍ਹਾਂ ਕਹਿੰਦੇ ਦੇਖ ਦੇਖ ਕੇ ਸਿੱਖ ਬਹੁਤੇ ਦੁਖੀ ਹੁੰਦੇ ਨੇ। ਕਿਆ ਇਨ ਕਰਿਓ ਲੋਭ ਉਰਠਾਨੇ। ਦਾਤੂ ਨੇ ਕੀ ਕੀਤਾ ਇਹਦੇ ਵਿੱਚ, ਇੰਨਾ ਲੋਭ ਜਾ ਕੀਤਾ ਹੈ। ਨਿਜ ਨਿਜ ਥਾਨ ਰਹੇ ਸਭ ਵੈਸੇ। ਇੰਨੇ ਸਿਆਣੇ ਸਿੱਖ ਆਪੋ ਆਪਣੇ ਥਾਂ ਟਿਕਾਣਿਆ, ਤੰਬੂਆਂ ਵਿੱਚ ਘਰਾਂ ਵਿੱਚ ਹੀ ਬੈਠੇ ਰਹੇ। ਤਿਸ ਢਿੱਗ ਗਮਨਿਓ ਕੋਏ ਨਾ ਕੈਸੇ। ਕਿਸੇ ਤਰ੍ਹਾਂ ਵੀ ਕਹਿੰਦੇ ਸੱਦਿਆ ਬੁਲਾਇਆ ਵੀ ਕੋਈ ਸਿੱਖ ਇਹਦੇ ਕੋਲ ਨੀ ਗਿਆ ਹੈ। ਏਕਲ ਬੈਠ ਬਹਰ ਅਕੁਲਾਇਓ। ਕੱਲਾ ਦਾਤੂ ਜਾ ਵਹਿ ਵਹਿ ਕੇ ਬੜਾ ਵਿਆਕਲ ਜਾ ਹੈ, ਬੜਾ ਘਬਰਾਹਟ ਵਿੱਚ ਹੋਇਆ ਹੈ। ਦੇ ਹਿਰਦੇ ਵਿੱਚ ਚੰਗਾ ਨੀ ਲੱਗਾ, ਬੁਰਾ ਲੱਗਾ ਹੈ, ਭੈੜਾ ਲੱਗਾ ਦਾਤੂ। ਭਇਓ ਉਦਾਸ ਵਸਤ ਸਭ ਲੀਨੀ। ਫਿਰ ਕੀ ਅਪਰਾਮ ਜਾ ਹੋ ਗਿਆ, ਸਾਰੀਆਂ ਵਸਤੂਆਂ ਜਿਹੀਆਂ ਨੇ ਲੈ ਲਈਆਂ ਹਨ। ਬੇਸੁਰ ਲਾਦ ਸੋ ਤਿਆਰੀ ਕੀਨੀ। ਕਹਿੰਦੇ ਇਸ ਤਰ੍ਹਾਂ ਕਹਿੰਦੇ ਖੱਚਰ ਜੀ ਲੱਦ ਕੇ ਤੇ ਚੱਲਣ ਦੀ ਤਿਆਰੀ ਕਰ ਲਈ ਇਸਨੇ। ਸੰਧਿਆ ਸਮੇਂ ਚੱਲਿਓ ਦਿਸ ਗਾਮੂ। ਸ਼ਾਮ ਦੇ ਸਮੇਂ ਫਿਰ ਆਪਣੇ ਖਡੂਰ ਸਾਹਿਬ ਨਗਰ ਦੀ ਤਰਫ ਜੇ ਇਹ ਚੱਲਿਆ ਹੈ। ਕੁਛ ਸੇਵਕ ਸੰਗ ਜਾਏ ਸੋ ਧਾਮੂ। ਕੁਝ ਸੇਵਕ ਦੇ ਨਾਲ ਹੈ ਤੇ ਆਪਣੇ ਘਰ ਵੱਲ ਨੂੰ ਜਾ ਰਿਹਾ ਹੈ। ਮਗ ਮਹਿ ਨਿਸਾ ਭਈ ਤਮ ਛਾਇਓ। ਰਸਤੇ ਵਿੱਚ ਹੀ ਕਹਿੰਦੇ ਰਾਤ ਹੋਏ ਆਈ, ਹਨੇਰਾ ਛਾ ਗਿਆ, ਹਨੇਰਾ ਫੈਲ ਗਿਆ। ਆਨ ਮਿਲੇ ਤਸਕਰ ਸਮਦਾਇਓ। ਇੰਨੇ ਨੂੰ ਕਹਿੰਦੇ ਬਹੁਤੇ ਚੋਰ ਜੇ ਆ ਕੇ ਮਿਲ ਗਏ ਰੇ ਹੋ ਗਏ। ਭਾਜੇ ਦਾਸ ਲੂਟ ਸਭ ਲਇਓ। ਜਿਹੜੇ ਦੇ ਸਿੱਖ ਸੇਵ ਸੀ ਤੋਂ ਚੋਰਾਂ ਨੂੰ ਆ ਕੇ ਭੱਜ ਗਏ ਹਨ, ਦੌੜ ਗਏ ਤੇ ਜਿਹੜਾ ਸਾਜੋ ਸਮਾਨ ਜਿਹਾ ਲੁੱਟ ਲਿਆ ਚੋਰਾਂ ਨੇ। ਹੋਏ ਛੂਚ ਘਰ ਪਹੁੰਚਤ ਪਾਇਓ। ਕਹਿੰਦੇ ਬਿਲਕੁਲ ਖਾਲੀ ਹੋ ਕੇ ਘਰੇ ਪੁੱਜਿਆ ਹੈ, ਕੁਝ ਨੀ ਰਿਹਾ ਹੈ। ਘਰ ਕੇ ਬਸਤਰ ਵਿਭੂਖਣ ਖੋਏ। ਜਿਹੜੇ ਆਪਣੇ ਘਰ ਦੇ ਗਹਿਣੇ ਤੇ ਬਸਤਰ ਜੇ ਪਾ ਕੇ ਸਜ ਵਜ ਕੇ ਆਇਆ ਵੀ ਉਹ ਵੀ ਕਹਿੰਦੇ ਚੋਰਾਂ ਰਾਹੀਂ ਨੇ ਖੋਆ ਲਏ। ਹੁਤੀ ਲਾਤ ਤਿਸ ਮਹਿ ਦੁੱਖ ਹੋਏ। ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰੀ ਸੀ ਉਹਦੇ ਵਿੱਚ ਦੁੱਖ ਹੋ ਗਿਆ, ਉਹ ਦਰਦ ਸ਼ੁਰੂ, ਪੀੜਾ ਸ਼ੁਰੂ ਹੋ ਗਈ, ਔਖਾ ਹੋ ਗਿਆ, ਚੰਗਾ ਮਾਰਦਾ ਹੈ। ਘਰ ਮਹਿ ਬੈਠ ਬਸੂਰਿਓ ਫੇਰ। ਬਸ ਫੇਰ ਕੀ ਹੈ, ਘਰ ਦੇ ਚ ਬੈਠ ਕੇ ਬੜਾ ਮਸ਼ਹੂਰ ਨਾ ਲੱਗ ਪਿਆ। ਮੈਂ ਕੁਕਰਮ ਕਿਆ ਕੀਨ ਬਡੇਰ, ਆਗਵਾਨ ਦੇ ਮਿੱਤਰਾਂ ਦੋਸਤਾਂ ਦੇ ਮਗਰ ਲੱਗ ਕੇ ਮੈਂ ਆ ਕੀ ਖੋਟਾ ਕੰਮ ਕਰ ਬੈਠਾ। ਗਯੋ ਦਰਬ ਕੋ ਘਰ ਤੇ ਖੋਇਓ, ਕਹਿੰਦਾ ਮੇਰਾ ਜਿਹੜਾ ਧਨ ਕਰਦਾ ਸੀ ਉਹ ਵੀ ਗਿਆ, ਬਾਕੀ ਵੀ ਸਭ ਕੁਛ ਗੁਆਇਆ ਗਿਆ। ਹੁਤੇ ਲਾਤ ਤੇ ਰੁਜ ਬਹੁ ਹੋਇਓ, ਆ ਜਿਹੜਾ ਗੁਰੂ ਅਮਰਦਾਸ ਸਾਹਿਬ ਦੀ ਬੇਅਦਬੀ ਕਰ ਬੈਠਾ, ਲੱਤ ਮਾਰ ਕਰਕੇ ਬੈਠਾ, ਉਹਦੇ ਨਾਲ ਰੋਗ ਹੋ ਗਿਆ। ਭੀੜ ਬੜੀ ਤਨ ਜ਼ਿਆਦਾ ਹੁੰਦੀ ਹੈ। ਲੱਜਤ ਹੋਏ ਪਰਵਿਰਸ਼ਿਓ ਘਰ ਮਾਹੀ, ਬਹੁਤ ਸ਼ਰਮਿੰਦਰ ਜਾ ਬੇਸ਼ਰਮਜਾ ਹੋ ਕੇ ਘਰ ਦੇ ਵਿੱਚ ਹੀ ਇਹ ਵੜ ਗਿਆ। ਦਾਤੂ ਬਹੁਰ ਗਰਭ ਕਰ ਨਿਕਸਿਓ ਨਾਹੀ, ਮੁੜ ਕੇ ਕਹਿੰਦੇ ਹੰਕਾਰ ਜਾ ਕਰਕੇ ਘਰ ਤੋਂ ਕਿਤੇ ਬਾਹਰ ਨਹੀਂ ਨਿਕਲਿਆ। ਸ਼ੋਕ ਵਿਖੈ ਵਿਆਕੁਲ ਬਹੁ ਰਹਿਓ, ਕਹਿੰਦੇ ਸ਼ੋਕ ਕੰਮ ਦੇ ਵਿੱਚ ਬਹੁਤਾ ਵਿਆਕੁਲ ਜਾ ਹੋ ਰਹਿੰਦਾ। ਆਪਣੋ ਖੋਟ ਨਾ ਕਿਸੇ ਤੇ ਕਹਿਓ, ਆਪਣਾ ਜਿਹੜਾ ਖੋਟਾ ਕੰਮ ਕੀਤਾ ਸੀ ਗੋਇੰਦਵਾਲ ਜਾ ਕੇ ਲੱਤ ਮਾਰੀ ਸੀ ਉਹ ਨੀ ਕਿਸੇ ਨੂੰ ਫਿਰ ਮੁੜ ਕੇ ਇਹਨੇ ਦੱਸਿਆ। ਗੋਇੰਦਵਾਲ ਮਿਲੇ ਸਿੱਖ ਸਾਰੇ, ਫਿਰ ਜਿੰਨੇ ਗੁਰੂ ਕੇ ਸਿੱਖ ਸੇਵਕ ਸੀ ਗੋਇੰਦਵਾਲ ਸਾਹਿਬ ਚ ਇਕੱਠਿਆਂ ਹੋ ਗਏ, ਮਿਲ ਜੁਲ ਗਏ। ਲਾਏ ਦੀਵਾਨ ਵਿਚਾਰ ਵਿਚਾਰੇ, ਇਹ ਵੱਖਰਿਆ ਦੀਵਾਨ ਜਾ ਲਾ ਕੇ ਵਿਚਾਰਾਂ, ਕਹਿੰਦੇ ਵਿਚਾਰੇ ਵਿਚਾਰਾਂ ਕਰ ਰਹੇ। ਗੁਰਬਿਨ ਵਿਆਕੁਲ ਬਹੁ ਮੁਰਝਾਏ, ਗੁਰੂ ਦਾਸ ਸਾਹਿਬ ਤੋਂ ਬਗੈਰ ਸਿੱਖ ਵਿਆਕੁਲ ਹੋ ਗਏ ਤੇ ਬਹੁਤ ਮੁਰਝਾ ਗਏ। ਬਿਨ ਸੂਰਜ ਪੰਕਜ ਸਮਦਾਏ, ਸੂਰਜ ਚੜੇ ਤੋਂ ਬਗੈਰ ਸੂਹ ਜਿਹੜੇ ਕਵਲ ਹੈ ਕਹਿੰਦੇ ਮੁਰਝਾ ਜਾਂਦੇ, ਖਿੜਦੇ ਨਹੀਂ, ਕਿਸੇ ਦੇ ਚਿਹਰੇ ਨੀ ਖੁਰ ਖਿੜ ਰਹੇ। ਜਿਮ ਨਰੇਸ਼ ਬਿਨ ਸੈਨ ਦੁਖਾਰੀ, ਇਸ ਤਰ੍ਹਾਂ ਕਹਿੰਦੇ ਰਾਜੇ ਤੋਂ ਬਗੈਰ ਸਭਾ ਵਿੱਚ ਨਾ ਆਵੇ ਉਹਦੀ ਫੌਜ ਦੁਖੀ ਹੋ ਜਾਂਦੀ ਹੈ। ਜਿਮ ਸੁਰਪਤ ਬਿਨ ਸੁਰ ਦੁਖ ਭਾਰੀ, ਦੇਵੇਂਦਰ ਤੋਂ ਬਗੈਰ ਕਹਿੰਦੇ ਦੇਵਤਿਆਂ ਨੂੰ ਭਾਰੀ ਦੁੱਖ ਹੁੰਦਾ ਹੈ, ਦੁਖੀ ਹੋ ਜਾਂਦੇ ਹਾਂ। ਜਥਾ ਪੰਖ ਬਿਨ ਹੋਹੇ ਬਿਹੰਗਾ, ਜਿਹੜਾ ਪੰਛੀ ਉਹ ਖੰਭਾਂ ਤੋਂ ਬਗੈਰ ਹੋ ਜਾਏ ਤੇ ਖੰਭਾਂ ਤੋਂ ਬਗੈਰ ਬੜਾ ਉਹ ਦੁਖੀ ਹੁੰਦਾ, ਉੱਡ ਨਹੀਂ ਨਾ ਸਕਦਾ। ਜਿਮ ਪਤ ਬਿਨ ਇਸਤਰੀ ਸਰਬੰਗਾ, ਆਪਣੇ ਪਤ ਵਰਤੀ ਜਿਹੜੀ ਇਸਤਰੀ ਪਤੀ ਤੋਂ ਬਗੈਰ ਸਭ ਤਰੰਗਾਂ ਕਰਕੇ ਦੁਖੀ ਹੁੰਦੀ ਹੈ। ਬਿਨਾ ਨੀਰ ਜਿਮ ਤਰ ਸ਼ੁਸ਼ਕੰਤੇ, ਜਿਵੇਂ ਬਿਨਾ ਪਾਣੀ ਮਿਲੇ ਤੋ ਜਿੰਨੇ ਬਿਰਸ਼ਰੇ ਭਰੇ ਉਹ ਸੁੱਕ ਸੁੱਕ ਜਾਂਦੇ ਹੈ। ਤਥਾ ਸਿੱਖੇ ਦੁੱਖ ਵਿਖੇ ਤਪੰਤੇ, ਇਵੇਂ ਜਿਹੜੇ ਗੁਰੂ ਕੇ ਸਿੱਖ ਹੈ ਕਹਿੰਦੇ ਦੁੱਖ ਕਰਕੇ ਵਿਚਾਰੇ ਤਪ ਰਹੇ ਆ, ਦੁਖੀ ਹੋ ਰਹੇ ਹੈ। ਆਪ ਆਪਣੀ ਬੁੱਧ ਅਨੁਸਾਰੇ, ਫਿਰ ਆਪੋ ਆਪਣੀ ਬੁੱਧੀ ਅਨੁਸਾਰ ਬੁੱਧੀ ਮੁਤਾਬਕ, ਹਿਰਦੇ ਵਿਚਾਰਤ ਬਾਗ ਉਚਾਰੇ, ਹਿਰਦਿਆਂ ਵਿੱਚ ਵਿਚਾਰ ਕਰਕੇ ਇੱਕ ਦੂਸਰੇ ਨੂੰ ਬਚਨ ਕਹਿੰਦੇ ਹੈ। ਸਤਿਗੁਰ ਹੋਏ ਅੰਤਰ ਧਿਆਨ, ਕੋਈ ਕਹਿੰਦਾ ਵੀ ਮੈਂ ਤਾਂ ਉਹ ਸਮਝਦਾ ਵੀ ਗੁਰੂ ਅਮਰਦਾਸ ਸਾਹਿਬ ਤਾਂ ਅੰਤਰ ਧਿਆਨ ਹੋ ਗਏ, ਗੁਪਤ ਹੋ ਗਏ। ਪਹੁੰਚੇ ਆਪਣਾ ਬੈਕੁੰਠ ਸਥਾਨ, ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਆਪਣਾ ਸੱਚਖੰਡ ਅਸਥਾਨ, ਉੱਥੇ ਸੰਦੇਹ ਜਾ ਪਹੁੰਚੇ। ਗੁਰ ਅੰਗਦ ਸੁਤ ਕੀ ਰਿਸ ਦੇਖ, ਕਿਉਂਕਿ ਗੁਰੂ ਅੰਗਦ ਸਾਹਿਬ ਦਾ ਪੁੱਤਰ ਦਾਸੂ ਆਇਆ ਸੀ ਉਹਦੀ ਨਰਾਜੀ ਦੀ ਦੇਖ ਕੇ। ਤਿਆਗਿਓ ਤੁਰਤ ਸਮਾਜ ਅਸੇਖ, ਇਸ ਕਰਕੇ ਜਿੰਨਾ ਸਾਰਾ ਸਾਜੋ ਸਮਾਜ ਸੀ ਛੱਠੀ ਚਟਪਟ ਮਾਰਾ ਨੇ ਛੱਡ ਛੁਡਾ ਦਿੱਤਾ। ਰਹਿਣ ਚੱਲਣ ਤਿੰਨ ਏਕ ਸਮਾਨ, ਇਸ ਸੰਸਾਰ ਦੇ ਵਿੱਚ ਰਹਿ ਪੈਣਾ, ਇਸ ਸੰਸਾਰ ਦੇ ਵਿੱਚ ਚਲੇ ਜਾਣਾ ਗੁਰੂ ਅਮਰਦਾਸ ਲਈ ਤਾਂ ਇੱਕ ਸਮਾਨ ਹੀ ਹੈ। ਹੁਤੇ ਇਸ ਥਾਨ, ਕਿਉਂਕਿ ਗੁਰੂ ਕੇ ਸਿੱਖਾਂ ਵਾਸਤੇ ਗੁਰੂ ਮਹਾਰਾਜ ਜੀ ਇਹ ਮਾਤ ਲੋਕ ਵਿੱਚ ਹੈ ਸੀ। ਕੇਤਿਕ ਕਹੇ ਗਏ ਬਨ ਮਾਹੀ, ਕੋਈ ਗੁਰਸਿੱਖ ਕਹਿੰਦੇ ਨਹੀਂ ਵੀ ਸੱਚਖੰਡ ਤਾਂ ਨਹੀਂ, ਗੁਰੂ ਮਹਾਰਾਜ ਤਾਂ ਜੰਗਲ ਵੱਲ ਨੂੰ ਕਿਤੇ ਚਲੇ ਗਏ ਹੋਣੇ। ਕਲਹਿ ਸਹਿ ਦਾਤੂ ਕੀ ਨਾਹੀ, ਕਿਉਂਕਿ ਜਿਹੜਾ ਦਾਤੂ ਇਹ ਲੜਾਈ ਕਰਨਾ ਚਾਹੁੰਦਾ ਸੀ ਮਹਾਰਾਜ, ਇਹ ਲੜਾਈ ਚੰਗੀ ਨਹੀਂ ਸਨ ਦੇ ਹਿਸਾਬ ਦੇ ਚੰਗੀ ਨਹੀਂ ਲੱਗਦੀ ਹੈ। ਕਹਿੰਦੇ ਨਹੀਂ ਵੀ ਜੰਗਲ ਵਿੱਚ ਨੀ, ਕਿਤੇ ਬਾਹਰਲੇ ਦੇਸ਼ ਵਿੱਚ ਮਹਾਰਾਜ ਚਲੇ ਗਏ ਹੋਣਗੇ। ਪਹੁੰਚੇ ਸਤਿਗੁਰ ਦਰਸ ਉਦਾਰਾ, ਇਹਨਾਂ ਦੇ ਦਰਸ਼ਨ ਬੜੇ ਸ੍ਰੇਸ਼ਟ ਸਨ, ਉਹ ਕਿਤੇ ਬਾਹਰਲੇ ਦੇਸ਼ ਵਿੱਚ ਚਲੇ ਗਏ। ਤਹਾ ਸਿੱਖਿਆ ਸੇਵਕ ਹੋਏ ਬ੍ਰਿੰਦ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੌ ਖੰਡਾਂ ਸੱਤਾਂ ਦੇਖਾਂ ਵੀ ਸਾਰੇ ਦੇਸ਼ਾਂ ਵਿੱਚ, ਉੱਥੇ ਉਹ ਸਿੱਖ ਉਹਨਾਂ ਦੇ ਹੋਰ ਬਣ ਜਾਣੇ। ਹੈ ਜਿਨ ਮਸਤਕ ਭਾਗ ਬਿਲੰਦ, ਇਹਨਾਂ ਦੇ ਵੀ ਮੱਥੇ ਦੇ ਵੱਡੇ ਭਾਗ ਹੈ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਆਈ ਜਾਣਾ ਹੈ। ਇਤਿਹਾਦਿਕ ਬਹੁ ਥਾਨ ਬਿਤਾਵੈ, ਇਸ ਤੋਂ ਆ ਲੈ ਕੇ ਵੀ ਕੋਈ ਕਹਿੰਦਾ ਜੰਗਲ ਵਿੱਚ ਚਲੇ ਗਏ, ਕੋਈ ਸੱਚਖੰਡ ਚਲੇ ਗਏ, ਕੋਈ ਬਾਹਰਲੇ ਦੇਸ਼ ਵਿੱਚ ਚਲੇ ਗਏ, ਉਹ ਦੱਸ ਰਿਹਾ ਹੈ। ਨਿਸ਼ਚੈ ਮਤ ਕੋਈ ਨਾ ਠਹਿਰਾਵੈ, ਪਰ ਆਪਣੀ ਬੁੱਧ ਦੇ ਵਿੱਚ ਮਤ ਦੇ ਵਿੱਚ ਕੋਈ ਨਿਸ਼ਚਾ ਨੀ, ਪੱਕਾ ਭਰੋਸਾ ਨੀ ਟਿਕਾਉਂਦਾ, ਕਿਸੇ ਨੂੰ ਭਰੋਸਾ ਨੀ, ਯਕੀਨ ਨੀ ਆਉਂਦਾ ਵੀ ਗੁਰੂ ਅਮਰਦਾਸ ਸਾਹਿਬ ਜੀ ਇਸ ਵੇਲੇ ਕਿੱਥੇ ਚਲੇ ਗਏ। ਤਬ ਸਭ ਮਿਲ ਕੇ ਕੀਨ ਵਿਚਾਰਨ, ਅਖੀਰੀ ਕਹਿੰਦੇ ਸਾਰੇ ਸਿੱਖਾਂ ਨੇ ਮਿਲ ਜੁਲ ਕੇ ਵਿਚਾਰ ਕੀਤਾ। ਬੁੱਢਾ ਜਾਣੈ ਗੋ ਇਸ ਕਾਰਨ, ਕਹਿੰਦੇ ਇਹਦੇ ਕਾਰਨ ਨੂੰ ਨਾ ਵੀ ਗੁਰੂ ਅਮਰਦਾਸ ਸਾਹਿਬ ਜੀ ਕਿੱਥੇ ਚਲੇ ਗਏ ਆ, ਬਾਬਾ ਬੁੱਢਾ ਸਾਹਿਬ ਜੀ ਚੰਗੀ ਤਰ੍ਹਾਂ ਜਾਣਦੇ ਹੋਣ। ਗੁਰ ਘਰ ਮਹਿ ਸੋ ਸਚਿਵ ਮਹਾਨ, ਕਿਉਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜਾ ਬਾਬਾ ਬੁੱਢਾ ਸਾਹਿਬ ਵਜ਼ੀਰਾਂ ਵਰਗਾ ਹੈ। ਤਿਸ ਢਿੱਗ ਚਲ ਹੋ ਰਹਿ ਜਿਸ ਥਾਨ, ਜਿੱਥੇ ਉਹ ਕਥੂ ਨੰਗਲ ਰਹਿ ਰਿਹਾ ਜਾਂ ਰਵਿਦਾਸ ਕੇ ਨਗਰ ਰਹਿ ਰਿਹਾ, ਕਿੱਥੇ ਰਹਿ ਰਿਹਾ ਉੱਥੇ ਆਪਾਂ ਚੱਲੋ ਵੀ ਇਕੱਠਿਆਂ ਹੋ ਕੇ। ਸਤਿਗੁਰ ਜੈ ਸੋ ਖੋਜ ਬਤਾਵੈ ਹੈ, ਉਹ ਵੀ ਗੁਰੂ ਅਮਰਦਾਸ ਸਾਹਿਬ ਦੀ ਖੋਜ ਕਰਕੇ ਢੂੰਡ ਕਰਕੇ ਬਾਬਾ ਬੁੱਢਾ ਸਾਹਿਬ ਸਾਨੂੰ ਦੱਸਦੇ ਵੀ। ਅਪਰਨ ਤੇ ਕਿਉਂ ਕਰ ਨਹਿ ਪਾਵੈ ਹੈ, ਹੋਰ ਅਸੀਂ ਭਾਵੇਂ ਆਪਣੇ ਆਪ ਜੇ ਸਾਰੇ ਸਿਆਣੇ ਹਾਂ ਮਹਾਨ ਸਮਝਦੇ ਹਾਂ, ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਵੇਂ ਵੀ ਅਸੀਂ ਪਾ ਨਹੀਂ ਸਕਾਂਗੇ, ਲੱਭ ਨਹੀਂ ਸਕਾਂਗੇ, ਸਾਨੂੰ ਨਹੀਂ ਪਤਾ ਚੱਲੇਗਾ ਵੀ ਗੁਰੂ ਅਮਰਦਾਸ ਸਾਹਿਬ ਜੀ ਅੱਜ ਕੱਲ੍ਹ ਹੁਣ ਕਿੱਥੇ ਹਨ। ਬਾਬਾ ਬੁੱਢਾ ਸਾਹਿਬ ਜੀਰਾਂ ਵਰਗਾ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਵਚਨ ਹੈ ਵੀ ਤੇਤੋਂ ਅਸੀਂ ਅਲੋਪ ਨਹੀਂ ਹੋ ਸਕਾਂਗੇ, ਗਵਤ ਨਹੀਂ ਹੋ ਸਕਾਂਗੇ, ਤੂੰ ਜਾਣ ਲਏਗਾ ਜਿੱਥੇ ਹੋਵਾਂਗਾ ਅਸੀਂ ਹੋਵਾਂਗੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਆਪਣਾ ਜਿਹੜੀ ਪੱਕੀ ਸਲਾਹ ਕੀਤੀ, ਜਿਵੇਂ ਕੱਥੂ ਨੰਗਲ ਆਪ ਜੀ ਦਾ ਇਹ ਨਗਰ ਸੀ, ਇੱਥੇ ਚੱਲ ਕੇ ਸਾਰੇ ਗੁਰੂ ਕੇ ਸਿੱਖ ਆਏ ਸਨ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਫਿਰ ਸਾਰਿਆਂ ਨੂੰ ਨਾਲ ਲੈ ਕੇ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਆ ਗਏ ਸੀ, ਸਾਰੇ ਗੱਲਬਾਤ ਉਹ ਪੁੱਛ ਪੜਤਾਲ ਕਰ ਲਈ ਹੈ, ਭਾਵੇਂ ਆਪ ਜੀ ਨੇ ਸਾਰਾ ਕੁਛ ਉਹ ਅੰਤਰਮੁਖ ਵਰਤੀ ਧਿਆਨ ਦੇ ਨਾਲ ਪਤਾ ਚੱਲ ਗਿਆ ਸੀ ਵੀ ਗੁਰੂ ਅਮਰਦਾਸ ਸਾਹਿਬ ਜੀ ਤਾਂ ਆਪਣੇ ਖੇਤ ਦੇ ਮਕਾਨ ਦੇ ਵਿੱਚ ਹੀ ਅਲੋਪ ਹੋਏ ਬੈਠੇ ਹੈ, ਪਰ ਫਿਰ ਵੀ ਸਿੱਖਾਂ ਨੂੰ ਨਾ ਪਤਾ ਚੱਲੇ ਵੀ ਬਾਬੇ ਬੁੱਢੇ ਨੂੰ ਸਾਰਾ ਕੁਛ ਪਤਾ ਹੈ। ਉਹ ਐਸਾ ਹੀ ਢੰਗ ਤਰੀਕਾ ਜਿਹਾ ਬਣਾਇਆ ਵੀ ਜਿਸ ਦੇ ਨਾਲ ਆਪਣੀ ਸ਼ਕਤੀ ਦਾ ਵੀ ਪਤਾ ਨਹੀਂ ਚੱਲਣ ਦਿੱਤਾ ਅਤੇ ਗੁਰੂ ਅਮਰਦਾਸ ਸਾਹਿਬ ਦੇ ਵੀ ਦਰਸ਼ਨ ਕਰਵਾ ਦਿੱਤੇ ਸਾਰਿਆਂ ਨੂੰ ਲਿਆ ਕੇ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਸਿੱਖਾਂ ਨਾਲ ਚੱਲ ਕੇ ਗੋਬਿੰਦਵਾਲ ਆਏ, ਗੋਬਿੰਦਵਾਲ ਤੋਂ ਫਿਰ ਬੱਸ ਤੁਰ ਕੇ ਨਗਰ ਗਏ ਅਤੇ ਜਿੱਥੇ ਅੱਜ ਕੱਲ੍ਹ ਸੰਸਾ ਗੁਰਦੁਆਰਾ ਹੈ ਉਹ ਦਰਵਾਜ਼ਾ ਜਿਹਾ ਪਾੜ ਕੇ ਖੋਲ੍ਹ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਅਤੇ ਇਸ ਤਰ੍ਹਾਂ ਬਖਸ਼ਾਂ ਹਾਸਲ ਕੀਤੀਆਂ। ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ, ਹੁਣ ਸਮਾਂ ਹੈ ਇੱਥੇ ਸਮਾਪਤੀ ਹੈ ਜੀ। ਗੁਰ ਘਰ ਮਹਿ ਸੋ ਸਚਿਵ ਸਮਾਨ, ਤਿਸ ਢਿੱਗ ਚਲ ਹੋ ਰਹਿ ਜਿਸ ਥਾਨ, ਸਤਿਗੁਰ ਜਹ ਸੋ ਖੋਜ ਬਤਾਵੈ, ਅਪਰਨ ਤੇ ਕਿਉਂ ਕਰ ਨਹਿ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।